ਦੁੱਖਨ ਕੋ ਡਰ, ਉਹ ਆਪਣੇ ਦੁੱਖਾਂ ਨੂੰ ਦਹਿਤ ਕੀ ਸੜ ਲੈਂਦੇ, ਦਗਦ ਕਰ ਲੈਂਦੇ, ਤੇ ਜਿਹੜੇ ਦੁੱਖ ਹਨ ਔਗਣ ਗੁਨਾਹ ਉਹਨਾਂ ਨੂੰ ਵੀ ਦਰ ਦਿੰਦੇ ਆ। ਜਾਂ ਜਿਹੜੇ ਅਰਦਾਸ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਪ ਪ੍ਰਾਪਤ ਹੁੰਦੇ ਆ, ਸ਼ਰਨ ਲੈ ਲੈਂਦੇ, ਉਹਨਾਂ ਦੇ ਗੁਰੂ ਮਹਾਰਾਜ ਦੁੱਖ ਵੀ ਦਗਦ ਕਰਦੇ, ਦੁੱਖਾਂ ਨੂੰ ਵੀ ਔਗਣਾਂ ਨੂੰ ਵੀ ਦਰ ਦਿੰਦੇ ਹਨ। ਗੁਰੂ ਅਮਰਦਾਸ ਸਾਹਿਬ ਜੀ ਕੈਸੇ ਹੈ, ਜਿਹੜਾ ਉਹਨਾਂ ਦੇ ਦਰਬਾਰ ਵਿੱਚ ਆ ਜਾਂਦਾ ਉਹਨੂੰ ਮੁਕਤੀ ਦਾ ਜਿਹੜਾ ਦਰਵਾਜ਼ਾ ਹੈ ਉਹ ਦੱਸ ਦਿੰਦੇ ਹੈ। ਵਾਹਿਗੁਰੂ ਵਾਹਿਗੁਰੂ ਜਪਣਾ ਮੁਕਤੀ ਦਾ ਦਰਵਾਜ਼ਾ ਹੈ, ਸਾਧ ਸੰਗਤ ਮੁਕਤੀ ਦਾ ਦਰਵਾਜ਼ਾ, ਸਾਧ ਸੰਗਤ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਬੈਠਿਆ ਕਰ, ਤੂੰ ਬਸ ਇਸ ਸਾਧ ਸੰਗਤ ਦਰਵਾਜ਼ੇ ਰਾਹੀਂ ਤੂੰ ਪਰਮੇਸ਼ਰ ਸਿੱਖ ਬਣ ਕੇ ਇਹ ਨਹੀਂ ਜਾਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਸੰਸਾਰ ਦਾ ਕਾਦਰ ਹੈ, ਸੰਸਾਰ ਦਾ ਅਤੇ ਕੁਦਰਤ ਦਾ ਮਾਇਆ ਦਾ ਮਾਲਕ ਹੈ, ਪਰਮੇਸ਼ਰ ਹੈ ਗੁਰੂ ਤੇਗ ਬਹਾਦਰ, ਜਿਹਨੇ ਐਸਾ ਨਹੀਂ ਨਾ ਜਾਣਿਆ। ਉਹ ਸਿੱਖ ਬਣ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਖਾਲੀ ਰਹਿ ਜਾਂਦਾ, ਉਹਨੂੰ ਕੁਝ ਨਹੀਂ ਮਿਲਦਾ ਹੈ। ਕਾਦਰ ਹੈ ਜਮ ਕੋ ਤਿਨ ਜੀਵਨ। ਹਾਂ ਕਵੀ ਜੀ ਅਖੀਰਲੇ ਸਵੇਰ ਤੁਕ ਵਿੱਚ ਕਹਿ ਰਹੇ, ਕਹਿੰਦੇ ਉਹ ਜੀਵਾਂ ਨੂੰ ਜਮਾਂ ਦਾ ਭਲਾ ਕੀ ਦਰ ਹੈ, ਕੀ ਡਰ ਹੈ, ਕੀ ਭੈ ਧਰਮ ਰਾਜ ਸਿਮਰੋ। ਸਿੱਖ ਚਿੱਤ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿਮਰਦੇ ਚੇਤੇ ਕਰਦੇ ਹੈ, ਉਹਨਾਂ ਤੇ ਮਹਾਰਾਜ ਬਹੁਤ ਹੀ ਪ੍ਰਸੰਨ ਪ੍ਰਸਿੱਧ ਕੇ ਪ੍ਰਸੰਨ ਹੋ ਜਾਂਦੇ ਹੈ, ਉਹਨਾਂ ਨੂੰ ਮੰਜੀਆਂ ਬਖਸ਼ ਦਿੰਦੇ ਹੈ, ਉਹਨਾਂ ਨੂੰ ਭੋਗ ਮੁੱਖ ਪਦਾਰਥਾਂ ਦੀ ਬਖਸ਼ਿਸ਼ ਕਰ ਦਿੰਦੇ ਹਨ। ਮਰ ਜਨਮਤ ਕੋ ਸੰਕਟ ਕਟਤ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਮਰਨ ਦਾ ਸੰਕਟ ਹੈ, ਮੌਤ ਦਾ ਦੁੱਖ ਹੈ, ਉਹ ਵੀ ਕੱਟ ਦਿੰਦੇ ਹੈ, ਤੇ ਜਿਹੜਾ ਜਨਮ ਕਰਕੇ ਦੁੱਖ ਹੁੰਦਾ ਜਦੋਂ ਜੰਮੀ ਦਾ ਉਦੋਂ ਬਹੁਤ ਦੁੱਖ ਹੈ, ਜਿਹੜੇ ਜੰਮਣ ਤੇ ਮਰਨ ਦੇ ਦੁੱਖ ਹੈ ਉਹ ਕੱਟ ਦਿੰਦੇ ਹਨ। ਜੈ ਜੈ ਜੈ ਸ੍ਰੀ ਗੁਰ ਅਮਰ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦਾ ਐਸੇ ਸਵਾਏ ਮਾਨ ਜੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਹੈ, ਉਹਨਾਂ ਦੀ ਜੈ ਹੋਵੇ, ਉਹਨਾਂ ਦੀ ਜੈ ਜੈਕਾਰ ਹੋਵੇ, ਫਤਿਹ ਹੋਵੇ, ਉਹਨਾਂ ਦੀ ਜੈ ਜੈਕਾਰ ਗੁਰਸਿੱਖੋ ਕਰੀਏ। ਸਵਈਆ ਹਰਤਾ ਬਿਗਨਾਨ ਮਹਾ ਅਗ ਕੋ। ਅੱਗੇ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਿਮਾ ਕਰ ਰਿਹਾ ਕਵੀ, ਹਰਤਾ ਬਿਗਨਾਨ ਮਹਾ ਅਗ ਕੋ, ਜਿਹੜੇ ਵੱਡੇ ਵੱਡੇ ਪਾਪ ਹੈ ਤੇ ਵੱਡੇ ਵੱਡੇ ਵਿਘਨ ਹਨ ਉਹਨਾਂ ਦੇ ਗੁਰੂ ਰਾਮਦਾਸ ਸਾਹਿਬ ਜੀ ਨਾਸ ਕਰਤਾ ਹਨ। ਔਰ ਆਤਮ ਗਿਆਨ ਪ੍ਰਕਾਸ਼ਤ ਜਿਉਂ ਹਰ। ਇਹਦੇ ਅੰਦਰ ਜਿਹੜਾ ਆਤਮਾ ਦਾ ਗਿਆਨ, ਆਪਣੇ ਆਪੇ ਦਾ ਗਿਆਨ ਇਉਂ ਪ੍ਰਕਾਸ਼ ਦਿੰਦੇ, ਉਹਦਾ ਚਾਨਣਾ ਇਉਂ ਕਰ ਦਿੰਦੇ ਜਿਉਂ ਹਰ, ਜਿਵੇਂ ਕਹਿੰਦੇ ਹਰਨਾ ਸੂਰਜ ਦਾ ਹੈ, ਜਿਵੇਂ ਸੂਰਜ ਚੜ੍ਹ ਕੇ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ, ਸੂਰਜ ਵਾਂਗ ਆਤਮਾ ਦਾ ਗਿਆਨ ਦਾ ਪ੍ਰਕਾਸ਼ ਕਰ ਦਿੰਦੇ। ਹਰ ਦੇਤ ਬਸਾਏ ਸੋ ਦਾਸਨ ਕੇ। ਆ ਜਿਹੜੇ ਉਹਨਾਂ ਦੇ ਦਾਸ ਬਣ ਜਾਂਦੇ ਆ, ਸਿੱਖ ਸੱਜਣ ਦੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਕਹਿੰਦੇ ਵਾਹਿਗੁਰੂ ਦੱਸ ਦਿੰਦੇ ਆ, ਜਾਂ ਹਰੀ ਵਾਹਿਗੁਰੂ ਜਿਹੜਾ ਹਿਰਦੇ ਵਿੱਚ ਵਸਾ ਦਿੰਦੇ ਹਨ। ਕਮਲਾਸਨ ਧਿਆਵਤ ਜਾਹਿ ਭਜੇ ਹਰ। ਜਿਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਬ੍ਰਹਮਾ ਵੀ ਕਹਿੰਦੇ ਧਿਆਉਂਦਾ ਹੈ, ਤੇ ਜਿਹਨਾਂ ਦੇ ਤਾਈ ਹਰੀ ਸ਼ਿਵਜੀ ਵੀ ਭਜਦੇ ਹਨ, ਜਪਦੇ ਹਨ ਪਰਮੇਸ਼ਰ ਰੂਪ ਜਾਣ ਕਰਕੇ। ਹਰ ਬੰਸ਼ ਵਿਖੇ ਅਵਤਾਰ ਭਏ। ਗੁਰੂ ਰਾਮਦਾਸ ਸਾਹਿਬ ਜੀ ਜੋ ਹਰ ਨਾ ਸੂਰਜ ਦਾ ਹੈ, ਜੋ ਸੂਰਜ ਬੰਸ਼ ਹੈ, ਉਹਦੇ ਵਿੱਚ ਅਵਤਾਰ ਹੋਏ, ਜਿਵੇਂ ਰਾਮ ਜੀ ਹੱਕ ਰਾਵਣ ਕੋ ਲੀਏ ਸੰਗ ਸਮੂਹ ਹਰ। ਜਿਵੇਂ ਕਹਿੰਦੇ ਸੂਰਜ ਬੰਸ਼ ਵਿੱਚ ਕਹਿੰਦੇ ਰਾਵਣ ਨੂੰ ਨਾਸ਼ ਕੀਤਾ, ਅਵਤਾਰ ਹੋ ਕੇ ਰਾਮ ਜੀ ਲੀਏ ਸੰਗ ਚਮੂ ਹਰ, ਹਰ ਨਾ ਬਾਂਦਰਾ ਬਾਂਦਰਾਂ ਦੀ ਫੌਜ ਨਾਲ ਲੈ ਕੇ ਰਾਵਣ ਨੂੰ ਨਾਸ਼ ਕੀਤਾ। ਸੂਰਜ ਵੰਸ਼ ਵਿੱਚ ਜਾਣੀ ਰਾਮ ਨੇ ਅਵਤਾਰ ਲੈ ਕੇ, ਅਵਤਾਰ ਹੋ ਕੇ ਰਾਵਣ ਨੂੰ ਕਹਿੰਦੇ ਬਾਂਦਰਾਂ ਦੀ ਫੌਜ ਲੈ ਕੇ ਨਾਸ਼ ਕਰ ਦਿੱਤਾ। ਅੱਗੇ ਗੁਰੂ ਰਾਮਦਾਸ ਸਾਹਿਬ ਜੀ ਵਡਿਆਈ ਕਰ ਰਹੇ ਹਨ, ਹਰ ਦਾਸ ਤਨ ਰਾਮ ਰਾਮਦਾਸ ਗੁਰੂ। ਇਸੇ ਤਰ੍ਹਾਂ ਜੋ ਸਤਿਗੁਰੂ ਰਾਮਦਾਸ ਸਾਹਿਬ ਜੀ ਜੋ ਬਾਬਾ ਹਰਦਾਸ ਜੀ ਦੇ ਤਨੈ ਕੀ ਇਸ ਪੁੱਤਰ ਹਨ। ਮ੍ਰਿਗ ਮੋਹ ਸੰਘਾਰਤ ਜਿਉਂ ਵੱਡ ਕੇ ਹਰ। ਉਹਨੇ ਤਾਂ ਰਾਵਣ ਹੀ ਨਹੀਂ ਮਾਰਿਆ ਸੀ, ਕਹਿੰਦੇ ਇੱਧਰ ਜਿਹੜਾ ਮਹਾਨ ਮੋਹ ਰੂਪੀ ਜਿਹੜਾ ਹਰਨ ਹੈ ਉਹਨੂੰ ਮਾਰ ਦਿੰਦੇ ਜਿਉਂ ਵੱਡ ਕੇ ਹਰ। ਜਿਵੇਂ ਬਹੁਤ ਵੱਡਾ ਕੇਰੀ ਸ਼ੇਰ ਹੁੰਦਾ ਹੈ, ਬੱਬਰ ਸ਼ੇਰ ਹੁੰਦਾ ਹੈ, ਇਸ ਤਰ੍ਹਾਂ ਇੱਕ ਸ਼ੇਰ ਹੁੰਦਾ, ਇੱਕ ਸ਼ੇਰੀ ਸ਼ੇਰ ਹੁੰਦਾ, ਇੱਕ ਬੱਬਰ ਸ਼ੇਰ ਹੁੰਦਾ, ਇੱਕ ਸਾਰਦੂਲ ਹੁੰਦਾ ਹੈ। ਅੱਡੋ ਅੱਡੀ ਇਹਨਾਂ ਦੀ ਕਿਸਮ ਹੈ ਬਲ ਦੇ ਨਾਲ, ਜਿਹਦੇ ਵਿੱਚ ਸਭ ਤੋਂ ਵੱਡਾ ਜ਼ਿਆਦਾ ਬਲ ਹੁੰਦਾ ਉਹਨੂੰ ਸਾਰਦੂਲ ਕਹਿੰਦੇ ਨੇ। ਗਊ ਕੋ ਚਾਰੇ ਸਾਰਦੂਲ, ਕੌਡੀ ਕਾ ਲਖੂਆ ਮੂਲ, ਰੋ ਵਿਚਾਰੇ। ਇਸ ਤਰ੍ਹਾਂ ਕਹਿੰਦੇ ਜਿਵੇਂ ਬੱਬਰ ਸ਼ੇਰ ਹੁੰਦਾ, ਵੱਡਾ ਸ਼ੇਰ ਹੁੰਦਾ ਨਾ ਜ਼ਿਆਦਾ ਬਲ ਵਾਲਾ, ਇਸ ਤਰ੍ਹਾਂ ਕਹਿੰਦੇ ਮੋਹ ਰੂਪੀ ਜਿਹੜਾ ਇੱਧਰ ਹਰ ਗਿਆ ਉਹਨੂੰ ਮਾਰ ਦਿੰਦੇ। ਉਹਦਾ ਤਾਂ ਰਾਣ ਨੂੰ ਮਾਰਿਆ ਸੀ, ਇੱਧਰ ਮੋਹ ਨੂੰ ਗੁਰੂ ਰਾਮਦਾਸ ਸਾਹਿਬ ਜੀ ਖਤਮ ਕਰ ਦਿੰਦੇ। ਐਸੇ ਮਹਾਨ ਹਨ, ਇਸ ਤਰ੍ਹਾਂ ਸਾਰੇ ਸਤਿਗੁਰਾਂ ਦੀ ਨੰਬਰ ਵਾਰ ਵਸਤੀ ਕਵੀ ਜੀ ਨੇ ਕੀਤੀ ਹੈ। ਅੱਗੇ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਮਰਦਾਸ ਅਰਜਨ ਦੇਵ ਮਹਾਰਾਜ ਦੀ ਮਹਿਮਾ ਦਾ ਮੰਗਲ ਕਵੀ ਜੀ ਕੀਤਾ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪ ਪੜ੍ਹ ਲਵਾਂਗੇ। ਹੁਣ ਸਮਾਂ ਹੋਇਆ, ਇੱਥੇ ਸਮਾਪਤੀ ਕਰੀਏ। ਹਰ ਬੰਸ ਵਿਖੇ ਅਵਤਾਰ ਪਏ, ਹਟ ਰਾਵਣ ਕੋ ਲੀਏ ਸੰਗ ਚਮੂ ਹਰ। ਹਰ ਦਾਸ ਤਨ ਰਾਮਦਾਸ ਗੁਰੂ, ਮ੍ਰਿਗ ਮੋਹ ਸੰਘਾਰਤ ਜਿਉਂ ਵੱਡ ਕੇ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਕਬਿਤ, ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ। ਮੋਹ ਕੇ ਬਿਦਾਰ ਬਿਕੋ ਬਾਕ ਸਰ ਅਰਜਨ, ਅਰਜਨ ਜਸ ਵਸਤੀਰਨ ਸੰਤੋਖ ਸਿੰਘ, ਜਹਾਂ ਕਹਾਂ ਜਾਨੀਅਤ ਮਾਨੋ ਤਰ ਅਰਜਨ। ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰਪ੍ਰਤਾਪ ਸੂਰਜ ਨਾਵੇਂ ਜੋ ਗ੍ਰੰਥ ਜਿਸ ਨੂੰ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਸੋਹਣੇ ਕਾਵਿ ਵਿੱਚ ਲਿਖਿਆ ਹੈ, ਜਿਸ ਗ੍ਰੰਥ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੰਪੂਰਨ ਇਤਿਹਾਸ ਹੈ, ਉਹ ਆਪਾਂ ਰਲ ਮਿਲ ਕੇ ਪ੍ਰਾਰੰਭ ਕੀਤਾ ਹੋਇਆ ਹੈ। ਗ੍ਰੰਥ ਦੀ ਪ੍ਰਾਰੰਭਤਾ ਵਿੱਚ ਮੁੱਢ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਜੋ ਕਿਰਤ ਘਣਤਾ ਦਾ ਦੋਸ਼ ਹੈ ਉਹਦੀ ਨਿਵਿਰਤੀ ਲਈ ਮੰਗਲ ਕੀਤੇ ਹੈ। ਇਸ ਤਰ੍ਹਾਂ ਬਿਨਾਂ ਪ੍ਰਯੋਜਨ ਮੰਦੋ ਬਿਨਾਂ ਪ੍ਰਵਿਰਤੀ, ਬਿਨਾਂ ਪ੍ਰਯੋਜਨ ਤੋਂ ਜਿਹੜਾ ਮੰਦਾ ਪੁਰਸ਼ ਹੈ ਉਹ ਵੀ ਕਿਸੇ ਕੰਮ ਵਿੱਚ ਪ੍ਰਵਿਰਤ ਨਹੀਂ ਹੁੰਦਾ ਹੈ। ਸਿਆਣਾ ਤਾਂ ਆਪਣੇ ਕੰਮ ਵਿੱਚ ਪ੍ਰਵਿਰਤ ਪ੍ਰਯੋਜਨ ਨਾਲ ਹੁੰਦਾ ਹੀ, ਜਦੋਂ ਉਹਦਾ ਮਤਲਬ ਹੁੰਦਾ ਹੈ ਉਦੋਂ ਉਸ ਕੰਮ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਮੰਗਲ ਹੈ ਆਪਣਾ ਪ੍ਰਯੋਜਨ ਆਪਣਾ ਮਿਲਪਤ ਸਿੱਧ ਲਈ ਕਵੀ ਜੀ ਨੇ ਕੀਤੇ ਆ। ਕਿਉਂਕਿ ਪ੍ਰਯੋਜਨ ਆਪ ਜੀ ਦਾ ਹੈ, ਸ੍ਰੀ ਗੁਰੂ ਸਾਹਿਬ ਜੀ ਦਾ ਇਤਿਹਾਸ ਲਿਖਣਾ, ਜਿਸ ਕਰਕੇ ਇਸ ਨੂੰ ਸਨਮੁਖ ਰੱਖ ਕੇ ਮੰਗਲ ਕੀਤੇ। ਦੂਜਾ ਹੁੰਦਾ ਵੀ ਜੋ ਮੈਂ ਕੰਮ ਪ੍ਰਾਰੰਭ ਕਰ ਰਿਹਾ ਇਹਦੇ ਵਿੱਚ ਵਿਘਨ ਨਾ ਪੈਣ, ਵਿਘਨਾਂ ਦੀ ਨਿਵਿਰਤੀ ਲਈ ਵੀ ਮੰਗਲ ਕੀਤਾ ਜਾਂਦਾ ਹੈ, ਜਾਚਨਾ ਕੀਤੀ ਜਾਂਦੀ ਹੈ ਕਿ ਹੇ ਪਰਮੇਸ਼ਰ ਗੁਰੂ, ਇਹ ਤੁਹਾਡੀ ਕਿਰਪਾ ਨਾਲ ਇਹ ਮਹਾਨ ਕਾਰਜ ਮੈਂ ਪ੍ਰਾਰੰਭ ਕਰ ਰਿਹਾ, ਇਹਦੇ ਵਿੱਚ ਵਿਘਨਾਂ ਕਲੇਸ਼ਾਂ ਦਾ ਆਹ ਮਾਰਨ ਨਾਸ ਕਰਨਾ, ਵਿਘਨਾਂ ਕਲੇਸ਼ਾਂ ਨੂੰ ਦੂਰ ਕਰਨ ਲਈ ਵੀ ਮੰਗਲ ਕੀਤਾ ਜਾਂਦਾ ਹੈ। ਅਖੀਰ 'ਤੇ ਫਿਰ ਜਦੋਂ ਗ੍ਰੰਥ ਸਮਾਪਤ ਹੋ ਜਾਂਦਾ, ਉਦੋਂ ਜਦੋਂ ਕੋਈ ਵਿਦਵਾਨ ਮੰਗਲ ਕਰਦਾ ਹੈ, ਉਹ ਹੁੰਦਾ ਅਕਿਰਤ ਘੰਟਾ ਦਾ ਦੋਸ਼ ਨਿਵਿਰਤ ਲਈ, ਜੋ ਇਹ ਗੁਰੂ ਪਰਮੇਸ਼ਰ ਨੇ ਮਹਾਨ ਪਰਉਪਕਾਰ ਕੀਤਾ ਹੈ, ਵਿਘਨਾਂ ਕਲੇਸ਼ਾਂ ਦੂਰ ਕਰਕੇ ਮੇਰੇ ਗ੍ਰੰਥ ਨੂੰ ਨਿਰਵਿਘਨ ਸਮਾਪਤ ਕੀਤਾ ਹੈ, ਇਹ ਗੁਰੂ ਦਾ ਸ਼ੁਕਰ, ਗੁਰੂ ਦਾ ਧੰਨਵਾਦ ਕਰਨ ਲਈ ਵੀ ਗੁਰੂ ਦੀ ਮਹਿਮਾ ਕੀਤੀ, ਗੁਰੂ ਦਾ ਮੰਗਲ ਕੀਤਾ ਜਾਂਦਾ ਹੈ। ਇਸ ਕਰਕੇ ਉਹ ਦੋਸ਼ ਪ੍ਰਧੰਸ ਕੁੱਤਿਆਂ ਮੰਗਲਤੋਂ ਇਸ ਤਰ੍ਹਾਂ ਦੇ ਲਕਸ਼ਣ ਅਤੇ ਮੰਗਲ ਵੀ ਜਿਹੜਾ ਦੋਸ਼ਾਂ ਨੂੰ ਪ੍ਰਵਿਸ਼ੇਸ਼ ਕਰਕੇ ਨਾਸ ਕਰ ਦੇਵੇ, ਉਸਕੋ ਕੀ ਹੈ ਮੰਗਲੰ ਤੂੰ ਕਿ ਮੰਗਲ, ਇੱਕੋ ਇੱਕ ਜਿਹੜਾ ਮੰਗਲ ਹੈ ਗੁਰੂ ਦਾ ਜਸ ਵਡਿਆਈ ਹੈ, ਦੋਸ਼ਾਂ ਵਿਘਨਾਂ ਨੂੰ ਨਾਸ ਕਰਨ ਵਾਲਾ ਹੈ। ਇਸੇ ਕਰਕੇ ਗੁਰੂ ਕੇ ਸਿੱਖ ਜਦੋਂ ਵਿਘਨ ਕਲੇਸ਼ ਪੈਂਦਾ ਉਦੋਂ ਵੀ ਗੁਰੂ ਨੂੰ ਯਾਦ ਕਰਦੇ ਹੈ, ਗੁਰੂ ਦੀ ਮਹਿਮਾ ਵਡਿਆਈ ਕਰਦੇ ਹੈ ਕਿ ਮਹਾਰਾਜ ਤੁਸੀਂ ਸਮਰੱਥ ਹੋ, ਸਰਬ ਕਲਾ ਸਮਰੱਥ ਹੋ, ਹੁਣ ਇੱਥੇ ਸਾਡੀ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ, ਤੁਸੀਂ ਕਿਰਪਾ ਕਰੋ ਸਾਡੀ ਰੱਖਿਆ ਕਰੋ। ਦੋਸ਼ਾਂ ਵਿਘਲਾਂ ਨੂੰ ਨਾਸ ਕਰਨ ਲਈ ਵੀ ਗੁਰੂ ਦਾ ਜਸ ਕਰੀਦਾ, ਗੁਰੂ ਦੀ ਮਹਿਮਾ ਕਰੀਦੀ ਹੈ। ਅਤੇ ਕਵੀ ਜੀ ਨੇ ਜਿੱਥੇ ਗ੍ਰੰਥ ਸਮਾਪਤ ਹੋਇਆ ਹੈ ਉੱਥੇ ਵੀ ਮੰਗਲ ਕੀਤੇ ਹੈ, ਉਹ ਕਿਰਤ ਘੰਟਾ ਦਾ ਦੋਸ਼ ਨਿਵਿਰਤ ਕਰਨ ਲਈ, ਵੀ ਗੁਰੂ ਨੇ ਮਹਾਨ ਘਣ ਬਹੁਤ ਪਰਉਪਕਾਰ ਕੀਤਾ, ਹੁਣ ਇਹਨੇ ਪਹਿਲਾਂ ਤਾਂ ਗੁਰੂ ਨੂੰ ਯਾਦ ਕਰ ਲਿਆ ਅਤੇ ਹੁਣ ਗੁਰੂ ਦੀ ਮਹਿਮਾ ਨਹੀਂ ਕੀਤੀ ਹੈ, ਵਡਿਆਈ ਨਹੀਂ ਕੀਤੀ ਹੈ, ਅਖੀਰ 'ਤੇ ਵੀ ਉਹ ਅਕਿਰਤ ਘੰਟਾ ਦਾ ਦੋਸ਼ ਨਿਵਿਰਤ ਕਰਨ ਵਾਸਤੇ ਵਿਦਵਾਨ ਮੰਗਲ ਕਰਦਾ ਹੈ। ਇਉਂ ਵਿਘਨਾਂ ਕਲੇਸ਼ਾਂ ਨੂੰ ਦੂਰ ਕਰਨ ਵਾਸਤੇ ਅਤੇ ਦੂਜਾ ਅਕਿਰਤ ਘੰਟਾ ਦਾ ਦੋਸ਼ ਨਾਸ ਕਰਨ ਵਾਸਤੇ ਆਪਣੇ ਇਸ਼ਟ ਕੋਲੋਂ ਆਪਣਾ ਪ੍ਰਯੋਜਨ ਸਿੱਧ ਕਰਨ ਲਈ, ਜੋ ਕਾਰਜ ਪ੍ਰਾਰੰਭ ਕਰ ਰਿਹਾ ਉਹ ਪੂਰਾ ਹੋਣ ਲਈ ਵੀ ਯਾਚਨਾ ਕਰਦਾ ਹੈ ਵਿਦਵਾਨ। ਇਸ ਤਰ੍ਹਾਂ ਚੌਥਾ ਕਾਰਨ ਮੰਗਲ ਦਾ ਇਹ ਵੀ ਹੁੰਦਾ ਹੈ ਕਿ ਜਦੋਂ ਵਿਦਵਾਨ ਪਹਿਲਾਂ ਮੰਗਲ ਕਰੂ, ਮੱਧ ਵਿੱਚ ਕਰੂਗਾ ਅਤੇ ਅਖੀਰ 'ਤੇ ਕਰੂਗਾ, ਉਸ ਪੁਸਤਕ ਨੂੰ ਜਿਹੜੇ ਕੋਈ ਪੜ੍ਹਨਗੇ ਉਹਨਾਂ ਨੂੰ ਸਿੱਖਿਆ ਮਿਲੂਗੀ ਵੀ ਇਸ ਨੇ ਆਪਣੇ ਗੁਰੂ ਨੂੰ ਚੇਤੇ ਕੀਤਾ ਹੈ, ਜਦੋਂ ਇਹ ਕਾਰਜ ਪ੍ਰਾਰੰਭ ਕੀਤਾ ਪੁਸਤਕ ਦਾ ਉਦੋਂ ਵੀ, ਫਿਰ ਵਿਚਕਾਰ ਵੀ ਗੁਰੂ ਨੂੰ ਇਹਨੇ ਯਾਦ ਕੀਤਾ ਹੈ, ਅਖੀਰ 'ਤੇ ਜਦੋਂ ਗੁਰੂ ਨੇ ਕਿਰਪਾ ਕਰਕੇ ਇਹਦਾ ਪੁਸਤਕ ਨਿਰਵਿਘਨ ਸਮਾਪਤ ਕਰ ਦਿੱਤਾ, ਫਿਰ ਵੀ ਇਹ ਗੁਰੂ ਦੇ ਜਸ ਵਿੱਚ ਜੁੜੇ ਆ ਵੀ ਆਪਾਂ ਨੂੰ ਵੀ ਗੁਰੂ ਦੇ ਜਸ ਵਿੱਚ ਜੁੜਨਾ ਚਾਹੀਦਾ ਹਮੇਸ਼ਾ। ਉਹ ਦੂਜਿਆਂ ਨੂੰ ਸੇਧ ਮਿਲਦੀ ਹੈ, ਉਹ ਵੀ ਇਸ਼ਟ ਭਾਵਨਾ ਵਾਲੇ ਹੋ ਜਾਂਦੇ, ਉਹ ਵੀ ਗੁਰੂ ਪਰਮੇਸ਼ਰ ਦੀ ਮਹਿਮਾ ਕਰਦੇ, ਉਹਨੂੰ ਯਾਦ ਕਰਦੇ ਨੇ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਦਸਾਂ ਸਤਿਗੁਰਾਂ ਦੀ ਮਹਿਮਾ ਦੇ ਮੰਗਲ ਕੀਤੇ ਆਪਣੀ ਇਸ਼ਟ ਭਾਵਨਾ ਜਨਾਉਣ ਲਈ, ਦੂਜੇ ਆਪਣਾ ਪ੍ਰਯੋਜਨ ਸਿੱਧ ਹੈ ਗ੍ਰੰਥ ਦਾ ਪੂਰਾ ਕਰਨ ਲਈ, ਤੀਰਸੀ ਆਸਤਿਕ ਭਾਵਨਾ ਜਨਾਉਣ ਲਈ, ਵਿਘਨਾਂ ਕਲੇਸ਼ਾਂ ਦਾ ਨਾਸ ਲਈ, ਅਕਿਰਤ ਘਟਦਾ ਦੋਸ਼ ਦੀ ਨਿਵਿਰਤੀ ਲਈ, ਦੂਜਿਆਂ ਨੂੰ ਸੇਧ ਵਾਸਤੇ ਇਹ ਮੰਗਲ ਕੀਤੇ। ਇੱਕ ਨਹੀਂ, ਦੋ ਨਹੀਂ, ਹਰ ਇੱਕ ਸਤਿਗੁਰੂ ਦਾ ਉਹਨਾਂ ਦੀਆਂ ਜਿਹੜੀਆਂ ਖੂਬੀਆਂ ਹਨ, ਗੁਣ ਹਨ, ਉਹਨਾਂ ਨੂੰ ਸਨਮੁਖ ਸਖਦਿਆਂ ਹੋਇਆਂ ਜਸ ਕੀਤਾ ਹੈ। ਉਹ ਆਪਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਤੱਕ, ਕੱਲ੍ਹ ਮਹਿਮਾ ਦੇ ਮੰਗਲ ਪੜ੍ਹ ਲਏ ਸਨ। ਜਿਵੇਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਕੀਤਾ ਹੈ, ਕਵਿਤ ਵਿੱਚ ਕੀਤਾ ਹੈ, ਉਹ ਪ੍ਰਾਰੰਭ ਹੋ ਰਿਹਾ ਹੈ। ਜਿਵੇਂ ਵੀ ਇਹ ਮਹਿਮਾ ਦਾ ਮੰਗਲ ਆ ਰਿਹਾ ਸੀ, ਮਨ ਚਿਤ ਲਾ ਕੇ ਸੁਣੀਏ ਜੀ। ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਅਰਜਨ ਨੂੰ ਬੇਨਤੀਆਂ ਦਾ, ਜੋਦਰੀਆਂ ਦਾ ਹੈ, ਜਿਹੜੇ ਆਪਣੇ ਦਾਸ ਹਨ ਉਹਨਾਂ ਦੇ, ਉਹਨਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਜੋ ਵੀ ਉਹ ਕੋਈ ਮੰਗਦੇ ਹੈ ਉਹੀ ਗੁਰੂ ਅਰਜਨ ਦੇ ਮਹਾਰਾਜ ਦਾਨ ਵਿੱਚ ਹੀ ਦੇ ਦਿੰਦੇ ਨੇ। ਇੱਕ ਤਾਂ ਹੁੰਦਾ ਨਾ ਮੁੱਲ ਕੋਈ ਚੀਜ਼ ਦੇਈ ਦੀ, ਇੱਕ ਜਿਹੜੀ ਕੋਈ ਮੁਫ਼ਤ ਦਿੱਤੀ ਜਾਏ, ਕੁਝ ਦਿਆ ਲਿਆ ਨਾ ਜਾਏ, ਉਹਨੂੰ ਕਿਹਾ ਜਾਂਦਾ ਦਾਨ। ਜਿਵੇਂ ਅਸੀਂ ਘਰਾਂ ਦੇ ਵਿੱਚ ਕੋਈ ਜਦੋਂ ਪਾਠ ਪੂਜਾ ਕਰਾਉਂਦੇ, ਫਿਰ ਲੰਗਰ ਛਕਾਉਂਦੇ, ਉਹਦੇ ਇਵਜ ਵਿੱਚ ਅਸੀਂ ਕੁਝ ਨਹੀਂ ਕਿਸੇ ਤੋਂ ਲੈਂਦੇ, ਸਗੋਂ ਸਤਿਕਾਰ ਨਾਲ ਉਹਨੂੰ ਛਕਾਉਂਦੇ ਹਾਂ ਅਤੇ ਜੀਆਂ ਆਖਦੇ ਹਾਂ, ਛਕਾ ਛਕੂ ਕੇ ਵੀ ਧੰਨਵਾਦ ਹੈ ਜੀ ਤੁਸੀਂ ਸਾਡੇ ਘਰ ਚਰਨ ਪਾਏ, ਨਾਲੇ ਅਸੀਂ ਕੋਲੋਂ ਦਿੱਤਾ ਹੁੰਦਾ, ਨਾਲੇ ਉਹਨੂੰ ਜੀਆਂ ਕਹਿੰਦੇ ਹਾਂ, ਧੰਨਵਾਦ ਕਰਦੇ ਹਾਂ। ਜਿਹਦਾ ਕੁਝ ਦਿੱਤਾ ਲਿਆ ਨਾ ਜਾਏ, ਨਾ ਧੰਨਵਾਦ ਕੀਤਾ ਜਾਏ, ਉਹ ਹੁੰਦਾ ਦਾਨ। ਅਤੇ ਕਿਸੇ ਪੁਰਬ ਦੇ ਸਮੇਂ ਕੁਝ ਹੱਥੋਂ ਦਿੱਤਾ ਜਾਏ, ਉਹਨੂੰ ਕਹਿੰਦੇ ਨੇ ਪੁੰਨ। ਜਿਵੇਂ ਗੁਰਪੁਰਬ ਆ ਜਾਏਗਾ, ਉਦੋਂ ਅਸੀਂ ਗੁਰੂ ਕੇ ਲੰਗਰ ਵਿੱਚ ਹਿੱਸਾ ਪਾ ਦਿਆਂਗੇ, ਜਾਂ ਕੜਾਹ ਪ੍ਰਸ਼ਾਦੀ ਦੇ ਕਰਾ ਦਿਆਂਗੇ, ਉਦੋਂ ਜਿਹੜਾ ਕੁਛ ਅਸੀਂ ਦੇਵਾਂਗੇ ਉਹਨੂੰ ਕਿਹਾ ਜਾਏਗਾ ਪੁੰਨ। ਹੁਣ ਜਿਹੜਾ ਅਸੀਂ ਰੋਜ਼ ਹੱਥੋਂ ਥੋੜ੍ਹਾ ਬਹੁਤਾ ਦੇਈ ਜਾਂਦੇ ਹਾਂ, ਕੁਝ ਨਹੀਂ ਉਸ ਕਿਸੇ ਤੋਂ ਲੈਂਦੇ, ਉਹ ਹੁੰਦਾ ਦਾਨ। ਵੀ ਗੁਰੂ ਮਹਾਰਾਜ ਐਸੇ ਆਪਣੇ ਦਾਸਾਂ ਦੀਆਂ ਬੇਨਤੀਆਂ ਸੁਣ ਕੇ ਜੋ ਮੰਗਦੇ ਉਹ ਮੁਕਤੀ ਦੇਈ ਜਾਂਦੇ, ਦਾਨ ਹੀ ਦੇਈ ਜਾਂਦੇ। ਜਿੱਥੇ ਕਿੱਥੇ ਕੋਈ ਮੰਗਦਾ ਉੱਥੇ ਗੁਰੂ ਅਰਜਨ ਦੇਵ ਜੀ ਸਭ ਕੁਛ ਮੁਕਤ ਦੇਈ ਜਾਂਦੇ ਹਨ। ਐਸੇ ਦਿਆਲੂ ਕਿਰਪਾਲੂ ਹੈ, ਬੇਨਤੀਆਂ ਸੁਣ ਕੇ ਆਪਣੇ ਦਾਸਾਂ ਨੂੰ ਸਭ ਕੁਛ ਦੇਈ ਜਾਂਦੇ। ਮੁਕਤ ਮੋਹ ਕੇ ਬਿਦਾਰ ਬੇਕੋ ਬਾਕ ਸਰ ਅਰਜਨ। ਜਿਹੜਾ ਮੋਹ ਰੂਪੀ ਵੱਡਾ ਪੈਰੀ ਹੈ, ਮੋਹ ਰੂਪੀ ਰਾਜਾ ਹੈ, ਉਹਦੇ ਨੂੰ ਵਿਸ਼ੇਸ਼ ਕਰਕੇ ਕਦੇ ਦਰਨ ਵਾਸਤੇ, ਨਾਸ਼ ਕਰਨ ਵਾਸਤੇ, ਮਾਰਨ ਵਾਸਤੇ, ਜਿਨ੍ਹਾਂ ਦੇ ਬਾਕੀ ਜਿਹੜੇ ਬਚਨ ਹੈ ਜਾਣੀਆਂ ਬਾਣੀ ਹੈ, ਇਹ ਅਰਜਨ ਦੇ ਸਰਕੇ ਤਿੱਖੇ ਤੀਰਾਂ ਵਰਗੇ ਹੈ। ਜਿਹੜਾ ਵੀ ਗੁਰੂ ਮਹਾਰਾਜ ਦੀ ਬਾਣੀ ਸੁਣ ਲੈਂਦਾ ਹੈ ਉਹਦਾ ਮੋਹ ਜਿਹੜਾ ਖਤਮ ਹੋ ਜਾਂਦਾ, ਨਿਰਮੋਹ ਹੋ ਜਾਂਦਾ ਹੈ। ਬਾਕੀ ਜਿਹੜੇ ਕੋਈ ਮੋਹ ਤੋਂ ਆਲ ਲੈ ਕੇ ਹੋਰ ਬਾਹਰਲੇ ਪ੍ਰਸਿੱਧ ਬੈਰੀ ਹੈ, ਉਹਨਾਂ ਨੂੰ ਵੀ ਉਹਨਾਂ ਦੇ ਬਚਨ ਕਹਿੰਦੇ ਤੀਰਾਂ ਵਰਗੇ ਹੈ, ਤਿੱਖੇ। ਜਿਵੇਂ ਉਹ ਸੁਲਹੀ ਚੜ੍ਹ ਕੇ ਆਇਆ ਸੀ, ਸੰਗਤਾਂ ਡਰ ਪੈ ਕਰ ਰਹੀਆਂ ਸੀ ਕਿ ਮਹਾਰਾਜ ਉਹ ਤਾਂ ਬਹੁਤ ਭੈੜਾ ਹੈ, ਜੇ ਅੰਮ੍ਰਿਤਸਰ ਆ ਗਿਆ ਮਹਾਰਾਜ ਬਹੁਤ ਬੇਅਦਬੀ ਕਰੂ, ਬਹੁਤ ਖਿੱਚ ਧੂ ਕਰੂ, ਕੋਈ ਬੰਦੋਬਸਤ ਕਰਨਾ ਚਾਹੀਦਾ ਹੈ। ਉਹ ਤਾਂ ਮਹਾਰਾਜ ਦਾੜੀ ਖਿੱਚ ਕੇ ਮੁੱਛਾਂ ਨੂੰ ਤਾ ਦੇ ਕੇ ਕਹਿ ਰਿਹਾ ਵੀ ਮੈਂ ਗੁਰੂ ਅਰਜਨ ਦੇਵ ਜੀ ਨੂੰ ਜਾਂਦਿਆਂ ਸਾਰੀ ਪਕੜ ਕੇ ਜੇਲ੍ਹ ਵਿੱਚ ਸੁੱਟਾਂਗਾ, ਜਾਂ ਉਹਨਾਂ ਨੂੰ ਖਤਮ ਹੀ ਕਰ ਦਿਆਂਗਾ। ਤੇ ਗੁਰੂ ਮਹਾਰਾਜ ਨੇ ਬਚਨ ਰੂਪੀ ਬਾਣੀ ਰੂਪੀ ਤਿੱਖਾ ਤੀਰ ਚਲਾ ਦਿੱਤਾ ਤੇ ਕਹਿ ਦਿੱਤਾ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮਸਾ ਅਗਨ ਮੈਂ ਸਾੜੀ, ਪੂਰਾ ਨਿਆਂ ਕਰੇ ਕਰਤਾਰ, ਆਪਣੇ ਦਾਸ ਕੋ ਰੱਖਣ ਹਾਰ, ਨਿੰਦਕ ਮੁਆ ਉਹ ਵੀ ਵੱਡ ਤਾਪ। ਇਹੋ ਜਿਹੇ ਬਚਨ ਤੀਰ ਵਾਂਗੂ ਚਲਾ ਤੇ ਤੇ ਭਾਣਾ ਵਰਤ ਗਿਆ। ਫਿਰ ਗੁਰਸਿੱਖਾਂ ਨੇ ਕਿਹਾ, ਮਹਾਰਾਜ ਸੁਣਿਆ ਉਹ ਤਾਂ ਭੁੱਠੇ ਵਿੱਚ ਸੜ ਮੱਚ ਕੇ ਮਰਿਆ ਹੈ, ਬਹੁਤ ਬੁਰਾ ਹਾਲ, ਅਪਵਿੱਤਰ ਹੋ ਕੇ ਮਰਿਆ ਹੈ। ਮੁਸਲਮਾਨ ਅੱਗ ਵਿੱਚ ਸੜ ਜਾਣਾ ਬਹੁਤ ਮਾੜਾ ਮੰਗਦੇ, ਕਹਿੰਦੇ ਨਪਾਕ ਹੋ ਕੇ ਮਰਿਆ ਹੈ। ਉਸ ਵੇਲੇ ਵੀ ਫਿਰ ਮਹਾਰਾਜ ਨੇ ਬਚਨ ਰੂਪੀ ਤੀਰ ਚਲਾਇਆ, ਕਹਿੰਦੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੂੰ ਨਾ ਪਹੁੰਚੇ, ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾ, ਕਾਟ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀ ਤਨ ਖੁਸ਼ੀ ਨਾ ਰਹਿਓ, ਸਭ ਛੋੜ ਗਿਆ ਸਭ ਭਾਈ ਸਾਕ, ਵੈਸਾ ਤਿੱਖਾ ਤੀਰ ਵਚਨ ਚਲਾਇਆ, ਬਸ ਸਭ ਹੀ ਸਮਾਪਤ ਕਰਦੇ, ਕੋਈ ਵੀ ਨਹੀਂ ਰਿਹਾ ਹੈ, ਕਿਉਂ ਮੋਹ ਰੂਪੀ ਜਿਹੜਾ ਰਾਜਾ ਹੈ ਵੈਰੀ ਉਹਨੂੰ ਵੀ ਨਾਸ ਕਰਨ ਵਾਸਤੇ ਆਪਦੇ ਤਿੱਖੇ ਤੀਰ ਅਰਜਨ ਵਰਗੇ, ਪਾਂਡਵਾਂ ਦਾ ਇੱਕ ਭਰਾ ਸੀ ਅਰਜਨ, ਜਿਹੜੇ ਤੀਰ ਮੰਨੇ ਪਰ ਮੰਨੇ ਗਏ ਸੀ ਵੀ ਕੋਈ ਤੀਰ ਚਲਾਇਆ ਖਾਲੀ ਨਹੀਂ ਜਾਂਦਾ ਸੀ, ਅਰਜਨ ਦੇ ਤੀਰਾਂ ਨੂੰ ਅਮੋਘ ਤੀਰ ਕਿਹਾ ਹੈ, ਜਿਵੇਂ ਰਾਮ ਜੀ ਦੇ ਤੀਰ ਅਮੋਘ ਸਨ, ਜਿੱਦਣ ਮਾਰਦੇ ਸੀ ਜਿੱਥੇ ਉਹ ਮਾਰਦੇ ਸੀ ਉੱਥੇ ਜਾ ਕੇ ਵੱਜਦੇ ਹੀ ਸੀ, ਆਪਣਾ ਕੰਮ ਕਰਦੇ ਸੀ, ਜਿਹੜੇ ਤੀਰ ਚਲਾਏ ਜਾਂ ਨਿਸਫਲ ਨਾ ਜਾਣ, ਨਿਸ਼ਾਨੇ ਤੇ ਵੱਜ ਕੇ ਪੂਰਾ ਕੰਮ ਕਰਨ, ਉਹਨਾਂ ਨੂੰ ਅਮੋਘ ਤੀਰ ਕਿਹਾ ਜਾਂਦਾ ਹੈ, ਉਹ ਕਹੋ ਸਫਲ ਤੀਰ ਕਹੋ, ਨਿਸ਼ਾਨੇ ਨੂੰ ਫੁੰਡਣ ਵਾਲੇ ਤੀਰ ਕਹੋ, ਵੀ ਉਹ ਗੁਰੂ ਮਹਾਰਾਜ ਦੇ ਜਿਹੜੇ ਤੀਰ ਵਚਨ ਰੂਪੀ ਬਾਣੀ ਰੂਪੀ ਤੀਰ ਸਨ, ਉਹ ਜਿਵੇਂ ਪਾਂਡਵਾਂ ਦਾ ਭਰਾ ਅਰਜਨ ਹੋਇਆ ਉਹਦੇ ਵਾਂਗ ਸੰਤਖੇ ਅਰਜਨ ਜਸ ਵਿਸ ਤੀਰਨ ਸੰਤੋਖ ਸਿੰਘ, ਹਾਂ ਸੰਤੋਖ ਸਿੰਘ ਕਵੀ ਕਹਿ ਰਿਹਾ ਵੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜਸ ਹੈ, ਅਰਜਨ ਕੀ ਇੱਜਤ ਹਰ ਪਾਸੇ ਹੀ ਬਸਤੀਨ ਕੀਏ ਫੈਲਿਆ ਹੋਇਆ ਹੈ, ਜਹਾਂ ਕਹਾਂ ਜਾਨੀਅਤ ਮਾਨੋ ਤਾਰ ਅਰਜਨ, ਜਿੱਥੇ ਕਿੱਥੇ ਵੀ ਜਾਣਿਆ ਜਾਂਦਾ ਹੈ ਵੀ ਗੁਰੂ ਅਰਜਨ ਦੇਵ ਤਾਂ ਕਲਪ ਬਿਰਸ਼ ਹੈ, ਮਾਨੋ ਕਲਪ ਬਿਰਸ਼ ਵਰਗੇ ਹੈ, ਵੀ ਜੋ ਵੀ ਕਲਪਨਾ ਕਰੀਏ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਉਹੀ ਪੂਰੀ ਹੁੰਦੀ ਹੈ, ਜਿਵੇਂ ਕਲਪ ਬਿਰਸ਼ ਦੇ ਹੇਠਾਂ ਕੋਈ ਬਹਿ ਜੇ ਕਲਪਨਾ ਕਰੇ ਉਹ ਪੂਰੀ ਹੋ ਜਾਂਦੀ ਹੈ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਵੀ ਕਲਪ ਬਿਰਸ਼ ਭਰ ਕੇ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਜਾਈਏ ਅਤੇ ਬਸ ਮਨ ਵਿੱਚ ਕਲਪਨਾ ਕਰੀਏ ਕਿ ਮਾਰਾ ਆਹ ਇਉਂ ਹੋ ਜੇ ਆ ਇਉਂ ਮਿਲ ਜਾਏ, ਉੱਥੇ ਕਲਪ ਬਿਰਸ਼ ਵਾਂਗੂ ਮਹਾਰਾਜ ਬੈਠੇ ਮਿਲ ਜਾਂਦਾ ਹੈ, ਉਹ ਕਹਿੰਦੇ ਮਾਨੋ ਗੁਰੂ ਅਰਜਨ ਦੇਵ ਤਾਂ ਕਲਪ ਬਿਰਸ਼ ਵਰਗੇ ਮਨ ਦੀਆਂ ਕਲਪਨਾ ਪੂਰੀਆਂ ਕਰਨ ਲਈ, ਅਰਜਨ ਭਏ ਗਨ ਮੋਖ ਪਦ ਲਏ ਤਿੰਨ, ਅਰ ਜਾਨ ਭਏ ਜਿਹੜੇ ਅਰ ਬੈਰੀ ਵੀ ਸਨ, ਜਿਹੜੇ ਬੈਰੀ ਵੀ ਗੁਰੂ ਮਹਾਰਾਜ ਦੇ ਜਨ ਕੀ ਦਾਸ ਹੋ ਗਏ, ਦਾਸ ਸੇਵਕ ਬਣ ਗਏ, ਉਹਨਾਂ ਬੈਰੀਆਂ ਨੇ ਵੀ ਮੋਖ ਪਦ ਲਏ, ਜਿਹਨਾਂ ਨੇ ਮੁਕਤੀ ਦੇ ਅਹੁਦੇ ਨੂੰ ਲੈ ਲਿਆ, ਜਿਹੜੇ ਬੈਰ ਪੁਣਾ ਛੱਡ ਕੇ ਗੁਰੂ ਕੇ ਦਾਸ ਹੋ ਗਏ ਉਹਨਾਂ ਨੇ ਮੁਕਤੀ ਦੇ ਅਹੁਦੇ ਨੂੰ ਲੈ ਗਿਆ, ਜਾਣੀ ਉਹ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਗਏ, ਸਿਆਮ ਘਨ ਸਿਆਮ ਘਨ ਤਨ ਹੋਏ ਤੇਰੋ ਜਮ ਲਾਜ ਜਨ, ਨਹੀਂ ਫਿਰ ਪੜ ਗਲਤ ਨਾ ਪੜ, ਸਿਆਮ ਘਨ ਤਨ ਹੋਏ ਤੇਰੋ ਜਮ, ਤੇਰੋ ਨੀ ਤੋਰੇ ਹੈ, ਤੋਰੇ ਜਮ ਲਾਰ ਜਨ, ਹਾਂ ਇਸ ਤਰ੍ਹਾਂ ਸਿਆਮ ਘਨ ਤਨ ਹੋਏ ਤੋਰੇ ਜਮਲਾਰ ਜਨ, ਜਿਸ ਤਰ੍ਹਾਂ ਦੁਆਪਰ ਦੇ ਸਮੇਂ ਸ਼ਿਆਮ ਘਨ ਹੋ ਕਿਆਮ ਘਨ ਦਾ ਸੀ ਕਾਲੇ ਸਰੀਰ ਵਾਲਾ ਹੋ ਕੇ, ਉਹ ਕੌਣ ਜੀ ਕਾਲੇ ਸਰੀਰ ਵਾਲੇ ਕ੍ਰਿਸ਼ਨ ਜੀ ਸਨ, ਇਸ ਤਰ੍ਹਾਂ ਜਿਹਨੇ ਕਹਿੰਦੇ ਕਾਲੇ ਸਰੀਰ ਵਾਲੇ ਹੋ ਕੇ ਕ੍ਰਿਸ਼ਨ ਰੂਪ ਹੋ ਕੇ ਤੋਰੇ ਜਮਲਾ ਅਰਜਨ, ਅਰਜਨ ਬਿਰਸ਼ ਦਾ ਨਾਮ ਹੈ, ਜਿਵੇਂ ਕਿਸੇ ਨੂੰ ਅਸੀਂ ਚਮੇਲੀ ਕਹਿੰਦੇ ਹਾਂ, ਕਿਸੇ ਨੂੰ ਚੰਬਾ ਕਹਿੰਦੇ ਹਾਂ, ਕਿਸੇ ਨੂੰ ਗੁਲਾਬ ਕਹਿੰਦੇ ਹਾਂ, ਕਿਸੇ ਨੂੰ ਕਲੀ ਕਹਿੰਦੇ ਹਾਂ, ਕਿਸੇ ਰਾਤ ਦੀ ਰਾਣੀ ਕਹਿੰਦੇ ਹੈ, ਇਸ ਤਰ੍ਹਾਂ ਇੱਕ ਬਿਰਸ਼ ਦਾ ਨਾਮ ਅਰਜਨ ਵੀ ਹੈ, ਉਹਦੇ ਫੁੱਲ ਬਹੁਤ ਚਿੱਟੇ ਹੁੰਦੇ ਅਤੇ ਲੱਕੜੀ ਬੜੀ ਖੁਸ਼ਬੂਦਾਰ ਹੁੰਦੀ ਹੈ, ਉਹ ਗੋਕਲਪੁਰੀ ਵਿੱਚ ਨੰਦ ਦੇ ਵਿਹੜੇ ਵਿੱਚ ਲੱਗਿਆ ਹੋਇਆ ਸੀ ਇਹ ਬਿਰਸ਼, ਜਦੋਂ ਕ੍ਰਿਸ਼ਨ ਬਹੁਤ ਹੀ ਸ਼ਰਾਰਤ ਕਰਦੇ ਸੀ ਨਹੀਂ ਹਟਦੇ ਸੀ, ਇੱਕ ਵਾਰੀ ਫਿਰ ਮਾਤਾ ਜਸੋਦਾ ਨੇ ਔਖੇ ਹੋਇਆਂ ਨੂੰ ਫਿਰ ਇਹਨੂੰ ਉੱਡ ਦਿੱਤਾ ਸੀ, ਉਹ ਇਹ ਬਿਰਸ਼ਾਂ ਦਾ ਜੋੜਾ ਜਿਹਾ ਸੀ, ਮੁੱਢ ਤੋਂ ਦੋ ਹਿੱਸੇ ਸੀ, ਦੋ ਟਾਹਣੇ ਜਿਹੇ ਸੀ। ਕਬੀਰ ਦੇ ਕਹਿੰਦੇ ਵੀ ਦੋ ਹੀ ਬਿਰਸ਼ੀ ਸਨ ਪਿਛੋਕੜ, ਇਹਨਾਂ ਦਾ ਭਾਗਵਤ ਪੁਰਾਣ ਵਿੱਚ ਲਿਖਿਆ ਹੋਇਆ ਵੀ ਇਹ ਨਲਕੂਬਰ ਅਤੇ ਮਨ ਗਰੀਬ ਸਨ, ਕਬੀਰ ਦੇ ਦੋਵੇਂ ਪੁੱਤਰ ਸਨ ਇਹ। ਇੱਕ ਵਾਰੀ ਕਦੇ ਇਹ ਨਦੀ ਵਿੱਚ ਨਹਾ ਰਹੇ ਸੀ, ਬਹੁਤੀ ਸ਼ਰਾਬ ਸ਼ਰੂਬ ਕਰ ਪੀ ਪੂ ਕੇ ਇਹੋ ਜਿਹੀ ਭੈੜੀ ਜਿਹੀ ਕਿਰਿਆ ਕਰ ਰਹੇ ਸਨ। ਫਿਰ ਉੱਥੇ ਕਹਿੰਦੇ ਉਹ ਅੱਗੇ ਕ੍ਰੀੜਾ ਨੂੰ ਕਰਦਿਆਂ ਦੇਖ ਦੁਖ ਕੇ ਇਹ ਬਕ ਬਕ ਬਾਕ ਨਿਕਲ ਗਏ ਇਹਨਾਂ ਨੂੰ ਵੀ ਜਾਓ ਤੁਸੀਂ ਸ਼ਿਵ ਜੀ ਦੇ ਕਹਿੰਦੇ ਮੁੱਖ ਤੋਂ, ਕੋਈ ਕਹਿੰਦੇ ਬੱਚਨ ਨਿਕਲ ਗਏ ਵੀ ਜਾਓ ਤੁਸੀਂ ਬਿਰਸ਼ ਬਣੋ ਜੜ ਹੋ ਜਾਓ, ਕੋਈ ਕਹਿੰਦਾ ਨਾਰਦ ਦੇ ਮੂੰਹ ਤੋਂ ਨਿਕਲ ਗਏ। ਉਹ ਇਹੋ ਜਿਹੀਆਂ ਸਾਖੀਆਂ ਇਹਨਾਂ ਦੀਆਂ, ਯਾਨੀ ਕਿਸੇ ਵੀ ਕੋਈ ਪੜ੍ਹੋ ਉਹਦਾ ਮੂੰਹ ਸਿਰ ਨਹੀਂ ਹੁੰਦਾ, ਦੋਨੋਂ ਤਿੰਨ ਤਿੰਨ ਉਹਦੇ ਕਾਰਨ ਲਿਖੇ ਪਏ ਹੈ। ਇਸ ਤਰ੍ਹਾਂ ਵੀ ਉਹ ਫਿਰ ਜੋੜਾ ਹੋ ਕੇ ਬਿਰਸ਼ਾਂ ਦਾ ਇੱਥੇ ਕਹਿੰਦੇ ਗੋਕਲਪੁਰੀ ਵਿੱਚ ਉੱਗਿਆ ਅਰਜਨ ਬਿਰਸ਼ਾਂ ਦਾ। ਜਮਲ ਜੁਮਲਾ, ਜੁਮਲ ਦਾ ਅਰਥ ਜੋੜਾ ਹੁੰਦਾ ਹੈ, ਇੱਥੇ ਜਮਲਾ ਲਿਖਿਆ, ਜਮਲਾ ਜਮਲ ਦਾ ਅਰਥ ਵੀ ਜੋੜਾ, ਜੁਮਲ ਦਾ ਅਰਥ ਵੀ ਜੋੜ, ਜਿਵੇਂ ਗੁਰਬਾਣੀ ਵਿੱਚ ਜੁਮਲਾ ਆਇਆ ਹੈ ਉੱਥੇ ਵੀ ਭਾਵ ਹੈ ਵੀ ਸਾਰੀਆਂ ਸ਼ਬਦਾਂ ਦਾ ਜੋੜ, ਜੋੜਾ ਗਿਣਤੀ ਹਿਸਾਬ ਕਿਤਾਬ। ਇਸ ਤਰ੍ਹਾਂ ਜੰਗਲਾ ਦਾ ਅਰਥ ਦੋ ਵੀ ਹੁੰਦਾ ਵੀ ਦੋ ਜੁੜੇ ਹੋਏ ਦਰਾਖਤ ਜਿਹੜੇ ਜੜ ਤੋਂ ਇਕੱਠੇ ਸਨ। ਉਹ ਮਨ ਗਰੀਬ ਅਤੇ ਇਹ ਜਿਹੜਾ ਨਲਕੂਬਰ, ਦੋਵੇਂ ਭਰਾ ਇਹ ਸਰਾਪ ਕਰਕੇ ਅਰਜਨ ਬਿਰਸ਼ ਦਾ ਜੋੜਾ ਬਣਿਆ ਸੀ। ਕ੍ਰਿਸ਼ਨ ਰੂਪ ਹੋ ਕੇ ਇਹਨਾਂ ਨੂੰ ਫਿਰ ਉਹਨਾਂ ਨੇ ਪੁੱਟ ਦਿੱਤਾ ਸੀ, ਜਦੋਂ ਇਹਨਾਂ ਨੂੰ ਜਸੋਦਾ ਨੇ ਉਹਨਾਂ ਦੇ ਨਾਲ ਨੋਟ ਦਿੱਤਾ, ਬੰਨ੍ਹ ਦਿੱਤਾ ਸੀ, ਅਤੇ ਇਹਨਾਂ ਨੇ ਆਪਣਾ ਬਲ ਦਿਖਾਇਆ, ਜੜ੍ਹਾਂ ਤੋਂ ਪੁੱਟ ਰਹੇ ਸੀ। ਇਸ ਕਰਕੇ ਫਿਰ ਉਹ ਜਸ ਕਰਦੇ ਹੋਏ ਫਿਰ ਆਪਣੀ ਕਬੀਰਪੁਰੀ ਨੂੰ ਚਲੇ ਗਏ ਸਨ ਇਹ ਦੋਵੇਂ ਭਰਾ। ਇਸ ਤਰ੍ਹਾਂ ਵੀ ਗੁਰੂ ਅਰਜਨ ਦੇਵ ਜੀ ਜਿਵੇਂ ਕ੍ਰਿਸ਼ਨ ਰੂਪ ਹੋ ਕੇ ਉਹ ਅਰਜਨ ਬਿਰਸ਼ਾਂ ਦਾ ਜੋੜਾ ਤੋੜ ਕੇ ਅਤੇ ਉਹਨਾਂ ਦੀ ਕਲਿਆਣ ਕਰ ਦਿੱਤੀ ਨਲਕੂਬਰ ਅਤੇ ਮਨ ਗਰੀਬ ਜੀ, ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਜਿਹਨਾਂ ਉਹ ਦੁਰਟੀ ਲੋਕਾਂ ਨੇ, ਕੋਈ ਪ੍ਰਿਥੀ ਚੰਦ ਵਰਗਿਆਂ ਨੇ, ਸੁਲੀ ਸੁਲੱਭੇ ਵਰਗਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਅਟਕਾਂ ਰੋਕਾਂ ਪਾਈਆਂ, ਅਤੇ ਗੁਰੂ ਮਹਾਰਾਜ ਨੇ ਕਹਿੰਦੇ ਉਹਨਾਂ ਦੀਆਂ ਜੜ੍ਹਾਂ ਹੀ ਪੁੱਟਦੀਆਂ, ਜੜ੍ਹਾਂ ਤੋਂ ਅਖੇੜਦੇ ਉਹਨਾਂ ਦਾ ਕੋਈ ਵੀ ਨਹੀਂ ਕੁਛ ਰਿਹਾ ਹੈ। ਜਿਵੇਂ ਉਹਨੇ ਜੜੋਂ ਦਰਖਤ ਪੁੱਟਦੇ ਸੀ ਨਾ ਕ੍ਰਿਸ਼ਨ ਜੀ ਨੇ, ਇਵੇਂ ਕ੍ਰਿਸ਼ਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹਨਾਂ ਨੇ ਗੁਰੂ ਘਰ ਦੇ ਵਿੱਚ ਆ ਕੇ ਅਟਕਾਂ ਪਾਈਆਂ, ਰੋਕਾਂ ਪਾਈਆਂ, ਉਹਨਾਂ ਦੀਆਂ ਜੜ੍ਹਾਂ ਹੀ ਸੁੱਟ ਪਤਕਦੀਆਂ। ਆਪ ਜੀ ਨੇ ਅਰਜਨਾ ਜਾਣਿਓ ਜਾਏ ਕੀ ਤੋ ਹੈ ਬਿਥਾਰ ਤੇਰੋ। ਇਹ ਗੁਰੂ ਅਰਜਨ ਦੇਵ ਜੀ ਆਪ ਜੀ ਦਾ ਜਿਹੜਾ ਅਰਜ ਹੈ ਬਿਸਾਰ ਹੈ, ਚੜਾਓ ਹੈ, ਕੋਈ ਜਾਣਿਆ ਨਹੀਂ ਜਾਂਦਾ ਵੀ ਕਿੰਨਾ ਕੁ ਆਪ ਜੀ ਦਾ ਵਿਸਥਾਰ ਹੈ, ਕਿੰਨਾ ਕੁ ਫੈਲਾ ਹੈ। ਉਹ ਜਿਹੜਾ ਫੈਲਾ ਹੈ ਉਹ ਫੈਲਾ ਚੜਾ ਜਾਣਿਆ ਨਹੀਂ ਜਾਂਦਾ ਹੈ। ਐਸੋ ਰੂਪ ਧਾਰ ਆਏ ਰਾਜਾ ਗੁਰ ਅਰਜਨ, ਇਸ ਤਰ੍ਹਾਂ ਦਾ ਰੂਪ ਸਰੂਪ ਧਾਰਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਆ ਕੇ ਰਾਜਾ ਕੀਏ ਬਿਰਾਜਮਾਨ ਹੋਏ। ਸੁਰ ਸੁਰਾਨ ਕੇ ਹਾਨ ਕਰੇ, ਹੁਣ ਅੱਗੇ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਵੀ ਕਰ ਰਿਹਾ ਹੈ, ਕਹਿ ਰਿਹਾ ਹੈ ਸੂਰ ਸੁਰਾਨ ਕੇ ਹਾਨ ਕਰੇ। ਸੂਰ ਨੂੰ ਦੁੱਖ ਦਾ ਕਸ਼ਟ ਦਾ ਹੈ, ਜਿਵੇਂ ਸੂਰ ਮੇਰੇ ਹੁੰਦਾ ਹੈ ਢਿੱਡ ਪੀੜ ਹੁੰਦੀ ਹੈ, ਉਹ ਜਿਹੜੀ ਪੀੜ ਹੁੰਦੀ ਉਹ ਦੁੱਖ ਹੀ ਹੁੰਦਾ ਹੁੰਦਾ, ਤਕਲੀਫ ਹੀ ਹੁੰਦੀ ਹੁੰਦੀ ਹੈ। ਇਸ ਕਰਕੇ ਸੋਲ ਦਾ ਅਰਸ ਦੁੱਖ ਕਸ਼ਟ ਤਕਲੀਫ, ਇਹ ਸੁਰਾਨ ਕੇ ਹਾਨ ਕਰੇ। ਜਿਹੜੇ ਦੇਵਤਿਆਂ ਦੇ ਹਾਨੀ ਕਰਨ ਵਾਲੇ ਸੀ, ਦੇਵਤਿਆਂ ਨੂੰ ਮਾਰਨ ਵਾਲੇ ਉਹ ਕੌਣ ਸੀ? ਦੈਂਤੀ ਸੀ। ਜਿਹੜੇ ਕਹਿੰਦੇ ਦੇਵਤਿਆਂ ਨੂੰ ਹਾਨੀ ਕਰਕੇ ਦੁੱਖ ਦੇਣ ਵਾਲੇ ਸਨ, ਉਹਨਾਂ ਦੇ ਜਿਹੜੇ ਦੈਂਤਾਂ ਦੇ ਦੁੱਖ ਹੈ, ਦੇਵਤਿਆਂ ਦੇ ਦੁੱਖ ਹੈ, ਉਹ ਨਾਸ ਕੀਤੇ। ਜਿਵੇਂ ਕਹਿੰਦੇ ਭਗਵਾਨ ਵਿਸ਼ਨੂੰ ਜੀ, ਜੋ ਹਿਰਨ ਕਸ਼ਪ ਧਰਤੀ ਨੂੰ ਕਹਿੰਦੇ ਲੈ ਕਰਕੇ ਛੇਵੇਂ ਪਤਾਲ ਵਿੱਚ ਚਲਿਆ ਗਿਆ ਸੀ, ਤੇ ਜਿਵੇਂ ਕਹਿੰਦੇ ਭਗਵਾਨ ਵਿਸ਼ਨੂੰ ਜੀ ਸੂਰ ਦਾ ਸਰੀਰ ਬਣ ਕੇ ਉਹ ਬ੍ਰਹਮ ਰੂਪ ਬਣ ਕੇ ਧਰਤੀ ਨੂੰ ਲੈ ਕੇ ਆ ਗਏ ਸਨ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੇ ਆ ਮੁਗਲ ਪਠਾਨ ਹੈ, ਇਹ ਵੀ ਕਦੇ ਸੂਰ ਵਰਗਾ ਹੀ ਹੈ, ਇਹ ਵੀ ਗਨਾਉਂਦੇ ਧੋਂਦੇ ਨੇ, ਗੰਦੇ ਰਹਿੰਦੇ, ਭ੍ਰਿਸ਼ਟ ਰਹਿੰਦੇ ਨੇ, ਜੂਠੇ ਹੱਥੀਂ ਰੋਟੀ ਖਾਂਦੇ, ਇਕੱਠੇ ਖਾ ਖੂ ਲੈਂਦੇ, ਜਿਵੇਂ ਅੱਜ ਕੱਲ੍ਹ ਅਸੀਂ ਵੀ ਉਹਨਾਂ ਮੁਸਲਮਾਨਾਂ ਦੀ ਕਰਦੇ। ਕਹਿੰਦੇ ਕੁਝ ਨਹੀਂ ਲੱਗਿਆ, ਉਦੋਂ ਅਸੀਂ ਵੀ ਜੋ ਹਿੰਦੂ ਕਰਦੇ ਉਹ ਅਸੀਂ ਮੁਸਲਮਾਨਾਂ ਨੇ ਨਹੀਂ ਕਰਨਾ, ਵੀ ਇਹ ਬਹੁਤ ਹੀ ਸੱਚ ਕਰਦੇ ਕਰਨੀ ਹਿੰਦੂਆਂ ਤੋਂ। ਚਲੋ ਉਹ ਤਾਂ ਅਸੀਂ ਨਾ ਵੀ ਸ਼ਰਾਬ ਵਿੱਚ ਹੈ, ਵੀ ਜੋ ਹਿੰਦੂਆਂ ਨੇ ਕਰੀ ਉਹ ਅਸੀਂ ਨਹੀਂ ਮੁਸਲਮਾਨਾਂ ਨੇ ਕਰਦੀ, ਇਸ ਤੋਂ ਉਹ ਤਾਂ ਇਸ ਕਰਕੇ ਅਸੀਂ ਕਾਹਦੇ ਵਾਸਤੇ ਕਰਦੇ। ਇਹੀ ਤਾਂ ਵਿੱਚ ਵਿਚਾਲੇ ਹੀ ਨਹੀਂ ਛੱਡਦੇ, ਵੀ ਕੁਛ ਨਹੀਂ ਆ ਉਹ ਤਾਂ ਚਲੋ ਇੰਨੇ ਤਾਂ ਰੱਖਦੇ ਨੇ ਵੀ ਹਿੰਦੂ ਦੇ ਘਰ ਦਾ ਨਹੀਂ ਉਹ ਖਾਂਦੇ, ਹਿੰਦੂ ਜਿਹੜੇ ਮੁਸਲਮਾਨਾਂ ਦਾ ਵੀ ਨਹੀਂ ਕਰਦੇ, ਅਤੇ ਅਸੀਂ ਕਿਸੇ ਦਾ ਵੀ ਨਹੀਂ ਛੱਡਦੇ, ਸਾਡਾ ਜਮਾਂ ਹੀ ਬੇੜਾ ਗਰਕ ਹੈ। ਕਹਿੰਦੇ ਲੱਗ ਹੀ ਕੁਛ ਨਹੀਂ ਚੱਲਿਆ, ਕੁਛ ਨਹੀਂ ਹੁੰਦਾ। ਕਹਿੰਦੇ ਇੱਕ ਅਨਾਜ ਹੀ ਹੈ, ਖੰਡ ਹੀ ਹੈ, ਘਿਓ ਹੀ ਹੈ, ਹਲਵਾਈਆਂ ਨੇ ਬਣਾ ਕੀ ਪਿਆ ਹੈ ਜੀ। ਉਹ ਇਸ ਤਰ੍ਹਾਂ ਜਾਣੀ ਗੱਲਾਂ ਬਾਤਾਂ ਸੀ, ਕਹਿੰਦੇ ਵੀ ਕੀ ਲੱਗ ਪਿਆ, ਫਿਰ ਆ ਮਾਂ ਧੀ ਹੈ, ਇਹਦੇ ਨੂੰ ਕੀ ਲੱਗਿਆ ਹੋਇਆ, ਫਿਰ ਇਹ ਵੀ ਛੱਡੋ, ਇਹ ਵੀ ਬਸ ਜਿਵੇਂ ਆ ਬਾਕੀ ਮੁਸਲਮਾਨ ਕਰੀ ਜਾਂਦੇ ਉਹ ਵੀ ਕਰ ਲਓ ਬਟਾਂਦਰੇ, ਇੰਨਾ ਕੁ ਰਹਿ ਗਿਆ, ਥੋੜ੍ਹਾ ਥੋੜ੍ਹਾ ਤਾਂ ਕਰੀ ਜਾਂਦੇ, ਕਨੇਡੀਆ ਕਨੂਡਾ ਜਾਣ ਨੂੰ ਭੈਣ ਭਰਾ ਦਾ ਵਿਆਹ ਪੂਜਾ ਕਰ ਲੈਂਦੇ, ਬਾਕੀ ਸਭ ਕੁਛ ਹੌਲੀ ਹੌਲੀ ਤੁਰਿਆ ਹੁੰਦਾ ਲੜੇ ਦਾ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਆ ਮੁਗਲ ਪਲੇਸ਼ ਸੀ, ਜਿਨ੍ਹਾਂ ਨੇ ਆ ਧਰਤੀ ਨੂੰ ਕਹਿੰਦੇ ਜ਼ਬਰਦਸਤੀ ਆਪਣੇ ਹੱਥ ਅਧੀਨ ਕੀਤਾ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੂਰ ਬਣ ਕੇ, ਯਾਨੀ ਸ਼ੇਰ ਦਾ ਸਰੀਰ ਬਣ ਕੇ, ਸੂਰ ਵੀਰ ਬਹਾਦਰ ਬਣ ਕੇ ਧਰਤੀ ਨੂੰ ਕਹਿੰਦੇ ਛਡਾ ਕੇ ਲਿਆਂਦਾ, ਮੁਗਲਾਂ ਦੀ ਹਕੂਮਤ ਤੋਂ ਧਰਤੀ ਨੂੰ ਛਡਾਇਆ ਤੇ ਗੁਰਸਿੱਖਾਂ ਨੂੰ ਰਾਜ ਭਾਗ ਬਖਸ਼ੇ। ਸੂਰਤ ਸੁੰਦਰ ਜੋ ਸਿਮਰੈ, ਆ ਜੋ ਸੋਹਣੀ ਸ਼ਕਲ ਸੂਰਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਜੋ ਉਹਨੂੰ ਕਹਿੰਦੇ ਸਿਮਰਦੇ ਚੇਤੇ ਕਰਦੇ ਆ ਗੁਰਸਿੱਖ। ਗੁਰ ਮਹਿ ਤਤ ਗਿਆਨ ਲਹਿ ਮਤ ਸੂਰ, ਉਹ ਗੁਰੂ ਘਰ ਸਿੱਖ ਹਿਰਦੇ ਵਿੱਚ ਯਥਾਰਥ ਗਿਆਨ ਕਹਿੰਦੇ ਲੈ ਲੈਂਦਾ ਹੈ। ਤਤ ਗਿਆਨ, ਯਥਾਰਥ ਗਿਆਨ, ਇੱਕ ਤਾਂ ਹੁੰਦਾ ਨਾ ਨਕਲੀ ਗਿਆਨ, ਜਿਵੇਂ ਅਸੀਂ ਪੁਸਤਕ ਪੜ੍ਹ ਲੈਂਦੇ ਉਹਦੇ ਵਿੱਚੋਂ ਨਕਲੀ ਗਿਆਨ ਸਾਨੂੰ ਮਿਲ ਜਾਂਦਾ ਹੈ, ਆਪ ਗਿਆਨ ਦੀਆਂ ਗੱਲਾਂ ਇੱਕ ਹੁੰਦੇ ਆ, ਫਿਰ ਪ੍ਰੈਕਟੀਕਲ ਕਰਕੇ ਉਹ ਦਿਖਾਉਂਦੇ ਉਸਤਾਦ, ਉਹ ਹੁੰਦਾ ਯਥਾਰਥ ਗਿਆਨ, ਉਹ ਜਿਵੇਂ ਵੀ ਲਿਖਿਆ ਹੁੰਦਾ ਉਹ ਕਰਕੇ ਹੱਥੀਂ ਕਰ ਦਿਖਾਉਂਦੇ ਨੇ ਵੀ ਇਉਂ ਹੋ ਜਾਂਦਾ ਹੈ। ਇਸੇ ਤਰ੍ਹਾਂ ਇੱਕ ਜਿਹੜਾ ਪੜ੍ਹ ਪੜ੍ਹਾ ਕੇ ਸਾਨੂੰ ਗਿਆਨ ਹੁੰਦਾ ਵੀ ਪਰਮੇਸ਼ੁਰ ਐਸਾ ਹੈ, ਪਰਮੇਸ਼ੁਰ ਵਿੱਚ ਆਹ ਗੁਣ ਹੈ, ਪਰਮੇਸ਼ੁਰ ਇਹੋ ਜਿਹੇ ਨਿਜਮਾ ਅਸੂਲਾਂ ਵਾਲਾ, ਇਹੋ ਜਿਹਾ ਬਖਸ਼ਾਂ ਦਾ ਭੰਡਾਰ, ਇੱਕ ਉਹਦੇ ਪ੍ਰਤੱਖ ਦਰਸ਼ਨ ਹੋ ਜਾਣੇ, ਦੇਖ ਲੈਣਾ ਜਦੋਂ ਉਹ ਵਾਹਿਗੁਰੂ ਕਰਦਾ ਕਿਰਪਾ ਬਖਸ਼ਿਸ਼ ਰਹਿਮਤ, ਫਿਰ ਕਹਿੰਦੇ ਵੀ ਹਾਂ ਇਹ ਜੇ ਲਿਖਿਆ ਸੀ ਵੀ ਉਹ ਬਿਲਕੁਲ ਯਥਾਰਥ ਹੈ, ਠੀਕ ਹੈ। ਗਿਆਨ ਪਹਿਲਾਂ ਤਾਂ ਉਹੀ ਹੁੰਦਾ, ਉਹਨੂੰ ਪ੍ਰੋ ਗਿਆਨ ਕਹਿ ਦਿੰਦੇ ਹੈ, ਜਦੋਂ ਸਹੀ ਰੂਪ ਪ੍ਰਤੱਖ ਹੋ ਜਾਵੇ ਫਿਰ ਯਥਾਰਥ ਗਿਆਨ, ਅਪਰੋਕਸ਼ ਗਿਆਨ। ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਜਿਹੜਾ ਅਪਰੋਕਸ਼ ਗਿਆਨ ਹੈ, ਯਥਾਰਥ ਗਿਆਨ ਹੈ, ਅਸਲੀ ਗਿਆਨ ਉਸਨੂੰ ਲੈ ਲੈਂਦਾ ਹੈ, ਅਸਲੀ ਗਿਆਨ ਨੂੰ ਪ੍ਰਾਪਤ ਕਰਕੇ ਮਤ ਸੂਰ, ਬੁੱਧੀ ਕਰਕੇ ਉਹ ਬੜਾ ਭਾਰੀ ਸੂਰ ਬਣ ਜਾਂਦਾ, ਵਿਦਵਾਨ ਬਣ ਜਾਂਦਾ, ਪੰਡਿਤ ਬਣ ਜਾਂਦਾ ਹੈ। ਸੂਰ ਗਹਿ ਕਰ ਮੈਂ ਰਣ ਕੇ ਪ੍ਰੇ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਜੰਗ ਦੇ ਪ੍ਰੇ ਕੀ ਪਿਆਰੇ ਆ, ਰਣ ਕੇ ਪ੍ਰੇ ਰੰਗ ਦੇ ਪਿਆਰੇ ਆ, ਜੰਗ ਚਾਹੁੰਦੇ ਆ ਦੁਸ਼ਟਾਂ ਨੂੰ ਨਾਸ਼ ਕਰਨ ਲਈ। ਜੰਗ ਦੇ ਪਿਆਰੇ ਕਹਿੰਦੇ ਆਪਣੇ ਹੱਥ ਵਿੱਚ ਸੂਰ ਗਹੀਏ ਕਿ ਵਰਸ਼ਾ ਫਲ ਲੈਂਦੇ ਹਨ। ਨਿੰਦਕ ਜੇ ਦੁੱਖ ਪਾਏ ਵਿਸੂਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੰਗ ਦੇ ਪਿਆਰੇ ਹੱਥ ਵਿੱਚ ਪਰ ਵਰਸ਼ਾ ਫਲ ਲੈਂਦੇ ਹੈ। ਨਿੰਦਕ ਜੇ ਦੁੱਖ ਪਾਏ ਵਿਸੂਰ, ਜਿਹੜੇ ਗੁਰੂ ਘਰ ਦੇ ਨਿੰਦਕ ਹੈ, ਨਾਲੇ ਤਾਂ ਦੁੱਖ ਪਾਉਂਦੇ ਨਾਲੇ ਝੂਰਦੇ ਹੈ। ਕਹਿੰਦੇ ਉਹ ਪਹਿਲੇ ਸਤਿਗੁਰੂ ਬੜੇ ਚੰਗੇ ਸੀ, ਜਿਵੇਂ ਮਰਜ਼ੀ ਕਹੀ ਕੋਈ ਜਾਂਦੇ ਸੀ, ਇਹ ਤਾਂ ਵਰਸ਼ਾ ਫੜ ਕੇ ਮਾਰਦੇ ਆ, ਝੋਰਦੇ ਆ, ਵੇਖ ਵੇਖ ਕੇ ਕਿਰਪਾ ਨੂੰ ਤੇ ਵਰਸ਼ੇ ਨੂੰ। ਔਰ ਨਿੰਦਕ ਜਿਹੜੇ ਦੁੱਖ ਪਾਉਂਦੇ ਆ ਤੇ ਝੂਰਦੇ ਆ, ਵਿਸ਼ੇਸ਼ ਕਰਕੇ ਝੱਲਦੇ ਵੀ ਇਹ ਕੀ ਹੋ ਗਿਆ, ਵਾਲਾ ਛੱਡ ਕੇ ਇਹਨਾਂ ਨੇ ਸ੍ਰੀ ਸਾਹਿਬਾਂ ਫੜ ਲਈਆਂ, ਵਾਲਾ ਛੱਡ ਕੇ ਵਰਸ਼ੇ ਫੜ ਲਏ ਗੁਰੂ ਨੇ। ਵਿਸਾਲ ਕਿਰਪਾਲ ਗੁਰੂ। ਆ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਸੂਰ ਵਿਸਾਲ, ਵੱਡੇ ਸੂਰਵੀਰ ਵੀ ਹਨ, ਦੂਜੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਵੀ ਬਹੁਤ ਹੈ। ਜਦੋਂ ਸ਼ਰਨ ਪੈ ਜੇ ਫਿਰ ਉਹਦਾ ਲੜ ਨਹੀਂ ਛੱਡਦੇ, ਫਿਰ ਉਹਨੂੰ ਛਡਾਈ ਲੈਂਦੇ ਆ। ਗਵਾਲੀਏ ਦੇ ਕਿਲੇ ਵਿੱਚ ਦੇਖ ਲਓ, ਗੁਰੂ ਮਹਾਰਾਜ ਕਿਰਪਾਲੂ ਹੋਏ ਰਾਜਿਆਂ ਤੇ। ਜਾਂ ਅੱਗੇ ਨੂੰ ਇਸ ਸਪਸ਼ਟ ਕਰ ਦਿੱਤਾ ਵੀ ਜਿੰਨਾ ਚਿਰ ਇਹਨਾਂ ਨੂੰ ਛੱਡਦਾ ਨਹੀਂ ਨਾ, ਸਾਡੇ ਨਾਲ ਨਹੀਂ ਆਉਂਦੇ, ਉਹਨਾਂ ਚਿਰ ਅਸੀਂ ਬਾਹਰ ਨਹੀਂ ਆਉਣਾ ਹੈ। ਅਤੇ ਦੂਜੇ ਪਾਸੇ ਵਿਧੀ ਚੰਦ ਵਰਗਿਆਂ ਨੂੰ ਪ੍ਰੇਰਤਾ ਵੀ ਕੱਢੋ ਇਹਦਾ ਕਚੁੰਬਰ। ਉਹ ਫਿਰ ਸ਼ੇਰ ਬਣ ਕੇ ਡਰਾਉਂਦੇ ਰਾਤ ਨੂੰ, ਕਦੇ ਮਾਰ ਦਿਆਂਗੇ ਤੈਨੂੰ। ਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੂੰ ਇੱਥੇ 40 ਦਿਨ ਸ਼ਿਲਾ ਦਾ ਬਹਾਨੇ ਅੰਦਰ ਬਿਠਾਇਆ ਨਾ, ਹੁਣ ਲਿਆਂ ਦਾ ਤੈਨੂੰ ਨਹੀਂ ਛੱਡਦੇ। ਇੱਧਰ ਦਿਆਲੂ ਕਿਰਪਾਲੂ ਹੋਏ ਪਏ, ਦੂਜੇ ਪਾਸੇ ਉਹ ਹੈ ਸ਼ੇਰ ਬਣ ਕੇ ਡਰਾਉਂਦੇ ਆ ਭਾਈ ਜੇਠਾ ਪੁਰਾਣਾ। ਇਸ ਤਰ੍ਹਾਂ ਕਹਿੰਦੇ ਮਹਾਰਾਜ ਸੂਰਬੀਰ ਬਹਾਦਰ ਵੀ ਹੈ ਅਤੇ ਦਿਆਲੂ ਕਿਰਪਾਲੂ ਵੀ ਬਹੁਤ ਹੈ। ਜੋ ਸ਼ਰਨ ਆਵੇ ਉਹਨੂੰ ਫਿਰ ਪਾਲ ਲੰਘਾਉਂਦੇ ਹੈ, ਉਹਦਾ ਰਾਜ ਭਾਗ ਵੀ ਵਾਪਸ ਦਵਾ ਦਿੰਦੇ ਹੈ। ਇਸ ਤਰ੍ਹਾਂ ਉਹਨਾਂ ਨੂੰ ਗਵਾਲੀਅਰ ਦੇ ਕਿਲਿਆਂ ਤੋਂ ਵੀ ਬਾਹਰ ਕੱਢ ਲੈਂਦੇ ਹਨ। ਹਰਗੋਬਿੰਦ ਜੀ ਤਮ ਸਤਰਨ ਸੂਰ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜਾ ਅਗਿਆਨ ਦਾ ਹਨੇਰਾ ਰੂਪੀ ਸਭ ਤੋਂ ਵੱਡਾ ਬੈਰੀ ਹੈ ਇਹ ਮਨੁੱਖ ਦਾ। ਬਾਹਰਲਾ ਹਨੇਰਾ ਇੰਨਾ ਖਤਰਨਾਕ ਨਹੀਂ ਜਿੰਨਾ ਅੰਦਰਲਾ ਅਗਿਆਨ ਦਾ ਹਨੇਰਾ ਦੁਸ਼ਮਣ ਹੈ, ਬੈਰੀ ਖਤਰਨਾਕ ਹੈ। ਇਹਨੂੰ ਵਾਸਤੇ ਮਹਾਰਾਜ ਤਾਂ ਕਹਿੰਦੇ ਸੂਰ ਕੀ ਹੈ, ਸੂਰਜ ਵਰਗੇ ਹੈ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਚੜ੍ਹ ਜਾਂਦੇ ਆ ਦਰਸ਼ਨ ਦੇ, ਉੱਥੇ ਅਗਿਆਨ ਦਾ ਹਨੇਰਾ ਰੂਪੀ ਬੈਰੀ ਨਹੀਂ ਖੜਦਾ ਹੈ, ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇੱਕ ਅੰਮ੍ਰਿਤਸਰ ਦੇ ਵਿੱਚ ਗੁਰੂ ਮਹਾਰਾਜ ਦਾ ਵਿਵੇਕਸਰ ਸਰੋਵਰ ਹੈ, ਵਿਵੇਕਸਰ ਗੁਰਦੁਆਰਾ ਹੈ। ਇੱਥੇ ਗੁਰੂ ਮਹਾਰਾਜ ਗਿਆਨ ਦੀ ਬਖਸ਼ਿਸ਼ ਕਰਦੇ ਸਨ, ਯਾਨੀ ਬ੍ਰਹਮ ਵਿਚਾਰਾਂ ਕਰਦੇ, ਬਸ ਗਿਆਨ ਦਾ ਸੂਰਜ ਚੜ੍ਹਾ ਦਿੰਦੇ, ਗਿਆਨ ਦੀ ਬਖਸ਼ਿਸ਼ ਕਰ ਦਿੰਦੇ। ਹੁਣ ਵੀ ਜਿਹੜਾ ਕੋਈ ਐਸਾ ਭਾਵਨਾ ਰੱਖਦਾ ਵੀ ਮੈਨੂੰ ਮਹਾਰਾਜ ਦਾ ਗਿਆਨ ਪ੍ਰਾਪਤ ਹੋ ਜਾਏ, ਉੱਥੇ ਬੇਨਤੀ ਕਰੇ ਕਿ ਮਹਾਰਾਜ ਦੂਜਾ ਗਿਆਨ ਤਾਂ ਮੇਰੇ ਕੋਲ ਪੁੱਠਾ ਸਿੱਧਾ ਬਹੁਤ ਹੈ, ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੋ। ਨਹਾ ਧੋ ਕੇ ਅਰਦਾਸ ਕਰ ਲਈ ਮਹਾਰਾਜ, ਹੁਣ ਵੀ ਜੇ ਅਸਲੀ ਭਾਵਨਾ ਹਾਜ਼ਰ ਨਾਜ਼ਰ ਸਮਝ ਕੇ ਕਰੇ ਤੇ ਉੱਥੇ ਬਖਸ਼ਿਸ਼ ਹੋ ਜਾਂਦੀ ਹੈ। ਜਿਵੇਂ ਗੁਰੂ ਕਾਸ਼ੀ ਵੀ ਜਿਹੜੇ ਮੰਦ ਬੁੱਧੀ ਹੈ, ਨਹੀਂ ਸਮਝ ਆਉਂਦੀ ਹੈ, ਤੇ ਉੱਥੇ ਬੇਨਤੀ ਕਰ ਲਏ ਵੀ ਮਹਾਰਾਜ ਮੇਰੀ ਪਸ਼ੂ ਬੁੱਧੀ ਹੈ, ਆਪ ਆਤਮ ਵਿਸ਼ੈਣੀ ਬੁੱਧ ਬਖਸ਼ੋ, ਜਿਹਦੇ ਕਰਕੇ ਮੇਰੇ ਸਾਰੀ ਬਾਣੀ ਕੰਠ ਹੋ ਜਾਏ, ਸਾਰਾ ਇਤਿਹਾਸ ਕੰਠਾਗਰ ਹੋ ਜਾਏ। ਆਪ ਜੀ ਦਾ ਜਿਹੜਾ ਆਤਮ ਗਿਆਨ ਹੈ, ਕੁਝ ਗਿਆਨ ਉਹਦੀ ਮੈਨੂੰ ਪੂਰੀ ਪੂਰੀ ਸਮਝ ਪੈ ਜਾਏ, ਮੈਂ ਵਿਦਵਾਨ ਬਣ ਜਾਂ ਮਹਾਰਾਜ। ਇਹ ਮਹਾਰਾਜ ਆਪ ਜੀ ਦੀ ਜੇ ਹੈ ਪ੍ਰਗਟ ਹਮਾਰੀ, ਕਾਸੀ ਹੈ ਢੋਰ ਪੜੇ ਢੋਰ ਮਤ ਰਾਸੀ, ਇਹ ਪਰ ਰੂਪ ਬਖਸ਼ਣ ਹੈ ਅਤੇ ਕਿਰਪਾ ਕਰ ਦਿਓ। ਉੱਥੇ ਕਲਾ ਵਰਤ ਜਾਂਦੀ ਹੈ। ਜਿਹੜੀ ਨਹੀਂ ਬਾਣੀ ਕੰਠ ਹੁੰਦੀ ਉਹ ਹੋ ਜਾਂਦੀ ਹੈ। ਇੱਕ ਆਰਾਮਪੁਰ ਖੇੜੇ ਵਾਲੇ ਬਾਬਾ ਹਰਨਾਮ ਸਿੰਘ ਜੀ ਹੋਏ ਹੈ, ਉਹਨਾਂ ਦੇ ਜੀਵਨ ਵਿੱਚ ਐਸਾ ਕੁਛ ਲਿਖਿਆ ਹੋਇਆ ਹੈ। ਉਹਨਾਂ ਨੇ ਆਪਣੀ ਹੱਡਬੀਤੀ ਦੱਸੀ ਸੀ ਅਤੇ ਉਹ ਜੀਵਨ ਵਿੱਚ ਉਹਨਾਂ ਦੇ ਅੱਗੇ ਜਿਹੜੇ ਜਾਨ ਨਸ਼ੀਨ ਭਾਈ ਸੇਵਾ ਸਿੰਘ ਜੀ ਮਹਾਤਮਾ ਉਹਨਾਂ ਨੇ ਲਿਖੀ ਹੈ ਵਾਰਤਾ। ਉਹ ਕਹਿੰਦੇ ਸੀ ਭਾਈ ਗੁਰੂ ਕਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਂ ਆਤਮ ਵਿੱਦਿਆ ਦਾ ਭੰਡਾਰ ਹੈ, ਉੱਥੇ ਜੋ ਮਰਜ਼ੀ ਲਓ ਬ੍ਰਹਮ ਵਿੱਦਿਆ। ਮਹਾਰਾਜ ਨੇ ਛੇਤਰ ਲਾਇਆ ਉੱਥੇ, ਆਪਣੀ ਹੱਡ ਬੀਤੀ ਦੱਸੀ ਵੀ ਇੱਕ ਵਾਰੀ ਅਸੀਂ ਆਪਣੀ ਸਮਾਧੀ ਵਿੱਚ ਸਥਿਤ ਸੀ ਅਤੇ ਮਨ ਦੀ ਇਕਾਗਰਤਾ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਜ ਪਿਆਰਾ ਸਾਹਿਬ ਸਾਨੂੰ ਦਰਸ਼ਨ ਹੋ ਗਏ ਅਤੇ ਬਾਰਾਂ ਘੋੜੇ ਦੇ ਸਵਾਰ ਸੀ, ਪੰਜੇ ਪਿਆਰੇ ਪਿੱਛੇ ਪਿੱਛੇ ਜਾ ਰਹੇ ਸੀ। ਅਸੀਂ ਕਹਿੰਦੇ ਸਮਾਧੀ ਵਿੱਚ ਹੀ ਉੱਠ ਕੇ ਹੱਥ ਜੋੜ ਕੇ ਮਹਾਰਾਜ ਨੂੰ ਫਤਿਹ ਜੀ ਬੁਲਾਈ ਅਤੇ ਮਹਾਰਾਜ ਮੂੰਹ ਜਿਹੇ ਪਾਸੇ ਜੀ ਕਰਕੇ ਨੰਗੇ ਫਤਿਹ ਮੰਨੀ ਨਾ। ਅਸੀਂ ਸਿੰਘਾਂ ਪਿਆਰਿਆਂ ਨੂੰ ਕਿਹਾ ਵੀ ਮਹਾਰਾਜ ਨੇ ਕੀ ਗੱਲ ਹੈ। ਮਹਾਰਾਜ ਤਾਂ ਕਹਿੰਦੇ ਸੀ ਵੀ ਜਿਹੜਾ ਫਤਿਹ ਬੁਲਾਉਂਦਾ ਹੈ ਉਹਦੇ ਸਾਡਾ ਮੁੱਖ ਹੁੰਦਾ ਹੈ, ਅਤੇ ਮਹਾਰਾਜ ਨੇ ਤਾਂ ਮੂੰਹ ਹੀ ਪਾਸੇ ਕਰ ਲਿਆ। ਕਹਿੰਦੇ ਵੀ ਸਿੰਘਾਂ ਇੱਕ ਤੇਰੇ ਅੰਦਰ ਵੱਡੀ ਬੱਜਰ ਗਲਤੀ ਹੈ, ਇਸ ਕਰਕੇ ਮਹਾਰਾਜ ਨਾਰਾਜ਼ ਆ ਤੇਰੇ 'ਤੇ। ਕਹਿੰਦੇ ਉਹ ਕੀ ਹੈ ਮਹਾਰਾਜ ਦੱਸੋ ਪਿਆਰਿਓ। ਕਹਿੰਦੇ ਵੀ ਤੂੰ ਜਪਜੀਤ ਸਾਹਿਬ ਦਾ ਨਿਤਨੇਮ ਨਹੀਂ ਰੋਜ਼ ਕਰਦਾ ਹੈ, ਬਾਕੀ ਬਾਣੀਆਂ ਪੜ੍ਹ ਲੈਂਦਾ, ਜਪ ਜਾਪ ਸਾਹਿਬ ਛੱਡ ਜਾਂਦਾ ਹੈ, ਇਸ ਕਰਕੇ ਮਹਾਰਾਜ ਨਾਰਾਜ਼ ਹੈ ਵੀ ਤੂੰ ਹੁਕਮ ਨਹੀਂ ਮੰਨਦਾ ਸਾਡਾ, ਪੰਜ ਬਾਣੀ ਦੇ ਨਿਤਨ ਪੂਰਾ ਨਹੀਂ ਕਰਦਾ ਹੈ। ਕਹਿੰਦੇ ਵੀ ਪਿਆਰਿਓ ਮੇਰੇ ਜਾਪ ਸਾਹਿਬ ਯਾਦ ਨਹੀਂ ਹੁੰਦਾ ਹੈ, ਬੜਾ ਜ਼ੋਰ ਲਾਇਆ ਅਤੇ ਨਹੀਂ ਹੁੰਦਾ, ਇਸ ਕਰਕੇ ਰਹਿ ਰੁਹ ਜਾਂਦਾ। ਕੋਸ਼ਿਸ਼ ਤਾਂ ਕਰਦਾ, ਜਦੋਂ ਗੁਟਕਾ ਹੁੰਦਾ ਤਾਂ ਪੜ੍ਹ ਲੈਂਦਾ, ਨਹੀਂ ਤਾਂ ਫਿਰ ਐਂ ਚਾਰ ਬਾਣੀਆਂ ਪੜ੍ਹ ਲੈਂਦਾ, ਮੈਂ ਇਹ ਛੱਡ ਜਾਂਦਾ। ਫਿਰ ਭਾਈ ਦਇਆ ਸਿੰਘ ਜੀ ਨੇ ਕਿਹਾ ਵੀ ਤੂੰ ਜਾਣਦਾ ਨਹੀਂ ਗੁਰੂ ਕਾਸ਼ੀ ਗੁਰੂ ਕਲਗੀਧਰ ਜੀ ਦਾ ਇਹ ਲੰਗਰ ਹੈ, ਛੇਤਰ ਲਾਇਆ ਬ੍ਰਹਮ ਵਿੱਦਿਆ ਦੇ, ਉੱਥੇ ਜਾ ਤੂੰ, ਉੱਥੇ ਲਿਖਣ ਸਰ ਜਾ ਕੇ ਅਰਦਾਸ ਕਰ, ਕੜਾਹ ਪ੍ਰਸ਼ਾਦੀ ਦੇ ਕਰ ਅਤੇ ਨਾਲ ਕਹਿ ਜੇ ਹੈ ਪ੍ਰਗਟ ਮਾਰੀ ਕਾਸੀ, ਇਹ ਟਰ ਪਰ ਢੋਰ ਮਾਤਰਾ ਸੀ ਮਹਾਰਾਜ ਢੋਰ ਬੁੱਧੀ ਵਾਲੀ ਪੜ੍ਹ ਜਾਂਦੇ ਹੈ, ਮੈਨੂੰ ਜਵਾਨ ਯਾਦ ਨਹੀਂ ਹੁੰਦਾ ਜਾਪ ਸਾਹਿਬ, ਕਿਰਪਾ ਕਰ ਦਿਓ। ਕਹਿੰਦੇ ਤੂੰ ਉੱਥੇ ਚਲਾ ਜਾ, ਉੱਥੇ ਅਰਦਾਸ ਕਰਕੇ ਮਹਾਰਾਜ ਦੇ ਅਸਥਾਨ 'ਤੇ ਜਾਪ ਸਾਹਿਬ ਯਾਦ ਕਰਨਾ ਸ਼ੁਰੂ ਕਰ ਦੇ, ਜਿਹੜਾ ਤੇਰਾ ਹੁਣ ਤੱਕ ਨਹੀਂ ਨਾ ਹੋਇਆ ਥੋੜ੍ਹੇ ਦਿਨਾਂ 'ਚ ਹੀ ਹੋ ਗਏਗਾ। ਫਿਰ ਕਈ ਵਾਰੀ ਸੰਗਤ ਵਿੱਚ ਵੀ ਕਹਿੰਦੇ ਹੁੰਦੇ ਵੀ ਭਾਈ, ਅਸੀਂ ਫਿਰ ਉੱਥੇ ਗਏ, ਸਿਰਫ 40 ਕੁ ਦਿਨ ਉੱਥੇ ਰਹੇ, 40 ਦਿਨਾਂ ਵਿੱਚ ਜਾਪ ਸਾਹਿਬ ਸਾਡੇ ਕੰਠ ਹੋ ਗਿਆ, ਜਿਹੜਾ ਸਾਰੀ ਜ਼ਿੰਦਗੀ ਨਹੀਂ ਹੋ ਸਕਿਆ ਸੀ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਇਹੋ ਜਿਹੇ ਹੈ, ਮਹਾਨ ਗੁਰੂ, ਬੜੇ ਭਾਰੀ ਜਿਹੜੀ ਬੁੱਧੀ ਹੈ ਨਾ ਉਹਨੂੰ ਪੰਡਤੀ ਬਣਾ ਦਿੰਦੇ, ਵਿਦਵਾਨ ਬਣਾ ਕੇ ਰੱਖ ਦਿੰਦੇ ਹੈ, ਸਵੱਛ ਬੁੱਧੀ ਕਰ ਦਿੰਦੇ ਹੈ। ਇਸ ਕਰਕੇ ਇੱਥੇ ਨਿੰਦਕ ਕੇ ਲਹਿ ਮਦਸੂਰ, ਨਿੰਦਕ ਕੇ ਦੁੱਖ ਪਾਏ ਬਸੂਰ, ਸੂਰ ਵਿਸਾਲ ਕਿਰਪਾਲ ਗੁਰੂ ਵੀ। ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਦਿਆਲੂ ਕਿਰਪਾਲੂ ਵੀ ਹਨ, ਬਖਸ਼ਣ ਦੇ ਭੰਡਾਰ ਹਨ। ਹਰਗੋਬਿੰਦ ਜੀ ਤਮ ਸਤਰਨ ਸੂਰ, ਹਰਗੋਬਿੰਦ ਸਾਹਿਬ ਜੀ ਜਿਹੜਾ ਅਗਿਆਨ ਰੂਪੀ ਹਨੇਰਾ ਇਹਨੂੰ ਦੂਰ ਕਰਨ ਵਾਸਤੇ ਦੁਸ਼ਮਣ ਨੂੰ ਸੂਰਜ ਵਰਗੇ ਹਨ। ਸਵਈਆ ਤਾਰਾ ਬਿਲੋਚਨ ਸੋਚਨ ਮੋਚਨ। ਹੁਣ ਗੁਰੂ ਹਰਰਾਏ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਜੀ ਕਰ ਰਿਹਾ ਕਵੀ, ਵੀ ਗੁਰੂ ਹਰਗੋਬਿੰਦ ਸਾਹਿਬ ਜੀ ਐਸੇ ਹੈ ਤਾਰਾ ਬਿਲੋਚਨ ਸੋਚਨ ਮੋਚਨ, ਜਿਨ੍ਹਾਂ ਦੇ ਵੱਲੀ ਮਹਾਰਾਜ ਨੇ ਨੇਤਰਾਂ ਦੇ ਮਾੜਾ ਜੇ ਕਹਿੰਦੇ ਤਾਰਾ ਨਾਲ ਤੱਕਿਆ, ਅੱਖਾਂ ਦੀ ਕੁੰਨ ਧੀਰੀਆਂ ਜਾਂ ਜਿਹਨੂੰ ਕੋਨੇ ਵੀ ਕਹਿ ਦਿੰਦੇ ਆ, ਪੂਤਲੀਆਂ ਵੀ ਕਹਿ ਦਿੰਦੇ ਆ, ਅਤੇ ਇਸ ਤਰ੍ਹਾਂ ਤਾਰਾ ਵੀ ਕਹਿ ਦਿੰਦੇ ਆ। ਅੱਖਾਂ ਦੇ ਕੋਨੇ ਕਹੋ, ਅੱਖਾਂ ਦੀਆਂ ਧੀਰੀਆਂ ਕਹੋ, ਅੱਖਾਂ ਦੀਆਂ ਪੂਤਲੀਆਂ ਕਹੋ, ਇਹ ਤਾਰਾ ਦੇ ਅਰਥ ਹੈ। ਜਿੱਧਰ ਗੁਰੂ ਮਹਾਰਾਜ ਦੇ ਅੱਖਾਂ ਦੀਆਂ ਮਾੜੀਆਂ ਜਿਹੀਆਂ ਧੀਰੀਆਂ ਨਾਲ ਮਾੜਾ ਜਿਹਾ ਮਟਕਾ ਕੋਨਾ ਜਿਹਾ ਕਰਕੇ ਵੀ ਦੇਖਿਆ, ਉਹਨਾਂ ਦੀਆਂ ਸੋਚਾਂ ਨੂੰ ਘੱਟ ਦਿੱਤਾ ਗੁਰੂ ਹਰਿਰਾਏ ਸਾਹਿਬ ਜੀ ਨੇ। ਦੇਖ ਵਿਸੇਖ ਵਿਸੈ ਵਿਸਤਾਰਾ, ਜਿਨ੍ਹਾਂ ਵੱਲੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਦੇਖ ਲਿਆ, ਗੌਰ ਨਾਲ ਦੇਖ ਲਿਆ ਹੈ, ਉਹਨਾਂ ਦੀ ਜਿਹੜੀ ਵਿਸ਼ਿਆਂ ਦੀ ਵਿਆਹ ਹੈ ਉਹਨੂੰ ਧਾੜ ਦਿੱਤਾ ਜਾਂ ਬਿਸ ਉਤਾਰਾ ਵੀ ਵਿਆਹ ਵਿਸ਼ਿਆਂ ਦੀ ਜਿਹੜੀ ਵਿਆਹ ਉਹਨੂੰ ਉਤਾਰ ਦਿੱਤਾ, ਲਾਹ ਦਿੱਤਾ, ਉਹ ਤਾੜ ਦਿੱਤਾ ਕਹਿ ਰਹੇ ਹੋ, ਜਾਂ ਤਾਰਾ ਦਾ ਅਰਥ ਛਡਾ ਦਿੱਤਾ, ਵਿਸ਼ਿਆਂ ਦੀ ਵਿਸ਼ ਤੋਂ ਛਡਾ ਦਿੱਤਾ, ਜਾਂ ਉਹ ਵਿਸ਼ਿਆਂ ਦੀ ਵਿਆਹ ਨੂੰ ਤਾੜ ਦਿੱਤਾ, ਪਰੇ ਕਰਦਾ ਵੀ ਇੱਥੋਂ ਨਹੀਂ ਇਹਦੇ ਕੋਲ ਆਉਣਾ ਹੈ, ਤੇ ਸਿੱਖ ਨੂੰ ਨਹੀਂ ਇਹ ਵਿਸ਼ੇ ਸਤਾਉਣਾ, ਜਹਿਰੇ ਵਿਕਾਰ ਤਾਰਾ ਵਿਬੋਧਦ ਕੇ ਜਨ ਕੋ ਗਨ। ਇਸ ਤਰ੍ਹਾਂ ਵੀ ਅਰਥ ਕਰ ਲਏ ਵੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਖਾਂ ਦੀਆਂ ਮਾੜੀਆਂ ਜਿਹੀਆਂ ਧੀਰੀਆਂ ਨਾਲ ਹੀ ਕਹਿਆ, ਮਾੜਾ ਜਿਹਾ ਦੇਖਿਆ ਨਾ, ਥੋੜੇ ਜਿਹੇ ਹਰਿਰਾਏ ਸਾਹਿਬ ਦੇ ਦਰਸ਼ਨ ਕੀਤੇ ਹੈ, ਉਹਨਾਂ ਦੀਆਂ ਸੋਚਾਂ ਨੂੰ ਕੱਢ ਦਿੱਤਾ, ਔਰ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਦੇਖਿਆ ਸਤਿਗੁਰੂ ਸਾਹਿਬ ਜੀ ਨੂੰ ਐਨ ਚੰਗੀ ਤਰ੍ਹਾਂ ਤੱਕਿਆ, ਉਹਨਾਂ ਦੀ ਤਾਂ ਵਿਸ਼ਿਆਂ ਦੀ ਜਿਹੜੀ ਵਿਆਹ ਉਹਨੂੰ ਕਹਿੰਦੇ ਲਾ ਦਿੱਤਾ, ਤਾੜ ਦਿੱਤਾ। ਤਾਰਾ ਵਿਭਵੋ ਦਦ ਤੇ ਜਨ ਕੋ ਗਨ। ਆਹ ਜਿਹੜਾ ਦਾਸਾਂ ਦਾ ਗਨ ਕੀ ਝੁੰਡ ਹੈ, ਦਾਸਾਂ ਦੇ ਜਥਿਆਂ ਦੇ ਜਥੇ ਹੈ, ਉਹਨਾਂ ਨੂੰ ਜਿਹੜਾ ਭਾਵ ਸੰਸਾਰ ਰੂਪੀ ਉਹਦੇ ਕੀ ਇਹ ਸਮੁੰਦਰ ਹੈ, ਉਸ ਤੋਂ ਧਾਰਿਆ ਪਾਰ ਲੰਘਾ ਦਿੱਤਾ ਹੈ। ਕੀਰਤ ਸੇਤ ਕਰੀ ਵਿਸਤਾਰਾ, ਵਾਹਿਗੁਰੂ ਦੀ ਕੀਰਤਨੀ ਜਿਹੜੀ ਕੀਰਤੀ ਹੈ ਸਿਰ ਸਲਾਘਾ ਹੈ, ਇਹ ਗੁਰੂ ਹਰਿਰਾਏ ਸਾਹਿਬ ਜੀ ਨੇ ਇਹਦਾ ਕਹਿੰਦੇ ਸੇਤ ਕਰੀ ਪੌੜੀ ਬਣਾ ਦਿੱਤਾ, ਬੜਾ ਕਹਿੰਦੇ ਵਿਸਥਾਰ ਵਾਲਾ, ਬੜਾ ਫਲਾਅ ਵਾਲਾ, ਜਿਵੇਂ ਵੱਡਾ ਸਾਰਾ ਪੁਲ ਹੋਵੇ, ਇਸ ਤਰ੍ਹਾਂ ਵਾਹਿਗੁਰੂ ਦੀ ਕੀਰਤੀ ਦਾ ਬਹੁਤ ਵੱਡਾ ਫਲਾਅ ਵਾਲਾ ਚੌੜਾ ਦੂਰ ਤੱਕ ਜਿੰਨੇ ਮਰਜ਼ੀ ਲੰਘੀ ਜਾਣ ਕੋਈ ਰੁਕਾਵਟ ਨਾ ਪਏ, ਉਹ ਵਿਸਥਾਰ ਵਾਲਾ ਬਣਾਇਆ ਹੈ। ਤਾਰਾ ਮਿਲੇਛਨ ਕੇ ਮਤ ਕੋ, ਆਹ ਜਿਹੜਾ ਮੁਸਲਮਾਨਾਂ ਮਲੇਸ਼ਾ ਦਾ ਮਤ ਸੀ, ਸਭ ਪਾਸੇ ਫੈ ਰਿਹਾ ਸੀ, ਜਿੱਧਰ ਕਿਧਰ ਅੱਲਾਹ ਅਕਬਰੀ ਪਈ ਹੁੰਦੀ ਸੀ, ਉਸਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਤਾੜਿਆ ਹੈ। ਉਦਤੇ ਦਿਨ ਨਾਥ ਜਥਾ ਨਿਸਤਾਰਾ, ਹਾਂ ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਪ੍ਰਗਟ ਹੋਏ, ਜਿਵੇਂ ਕਹਿੰਦੇ ਉਦਤੇ ਦਿਨ ਨਾਥ, ਜਿਵੇਂ ਦਿਨ ਦਾ ਰਾਤ ਮਾਲਕ ਸੂਰਜ ਉਦਤੇ ਕੀ ਚੜ੍ਹਦਾ ਹੈ, ਜਿਵੇਂ ਚੜ੍ਹਦਾ ਸੂਰਜ ਹੁੰਦਾ ਹੈ ਅਤੇ ਰਾਤ ਦੇ ਤਾਰਿਆਂ ਨੂੰ ਉਹ ਤਾੜ ਦਿੰਦਾ ਹੈ, ਰਾਤ ਦੇ ਨੇੜੇ ਤਾਰੇ ਉਹਨਾਂ ਨੂੰ ਛੁਪਾ ਦਿੰਦਾ ਹੈ, ਸੂਰਜ ਵਾਂਗੂ ਮਹਾਰਾਜ ਕਹਿੰਦੇ ਇਹ ਜਿਹੜੇ ਪਖੰਡਮ ਦੇ ਤਾਰੇ ਸਨ ਜੋ ਵਿਦਿਆ ਗਿਆਨ ਤਰਪੀ ਰਾਤ ਵਿੱਚ ਪ੍ਰਕਾਸ਼ ਰਹੇ ਸਨ, ਉਹਨਾਂ ਨੂੰ ਦੂਰ ਕਰ ਲਈ ਸੂਰਜ ਵਾਂਗੂ ਚੜ੍ਹਦੇ ਸੂਰਜ ਵਾਂਗੂ ਪ੍ਰਗਟ ਹੋਏ। ਤਾਰਾ ਹਿਰਦੈ ਉਪਦੇਸ਼ ਦੈ ਖੋਲਤ, ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਆਪਣਾ ਗਿਆਨ ਦਾ ਉਪਦੇਸ਼ ਦੇ ਕੇ ਜੋ ਸਿੱਖ ਦੇ ਹਿਰਦੇ ਵਿੱਚ ਅਗਿਆਨ ਦਾ ਤਾਲਾ ਵੱਜਿਆ ਪਿਆ, ਗਿਆਨ ਦਾ ਕਹਿੰਦੇ ਜਿੰਦਰਾ ਵੱਜਿਆ ਪਿਆ, ਉਹਨੂੰ ਖੋਲ ਦਿੰਦੇ ਹਨ। ਸ੍ਰੀ ਹਰਿਰਾਏ ਕਰੇ ਨਿਸਤਾਰਾ, ਇਸ ਤਰ੍ਹਾਂ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਵੀ ਸ਼ਰਨ ਆ ਜਾਂਦਾ ਉਹਦਾ ਕਹਿੰਦੇ ਨਿਸਤਾਰਾ ਕੀ ਪਾਰ ਉਤਾਰਾ ਕਰ ਦਿੰਦੇ, ਉਹਨੂੰ ਸੰਸਾਰ ਸੁੰਦਰ ਤੋਂ ਵਿਦਿਆ ਰੂਪ ਪ੍ਰਪੰਚ ਤੋਂ ਪਾਰ ਲੰਘਾ ਦਿੰਦੇ, ਤਾਰ ਦਿੰਦੇ ਹਨ। ਸ੍ਰੀ ਸਤਿਗੁਰ ਪੂਰਨ ਹਰਿ ਕ੍ਰਿਸ਼ਨ, ਹਾਂ ਸ੍ਰੀ ਸਵਾਏ ਮਾਨ ਸੋਭਾ ਸੰਯੋਗਤ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੂਰਨ ਹਨ, ਪਰਿਪੂਰਨ ਹਨ, ਜਾਂ ਪੂਰੇ ਸਤਿਗੁਰੂ ਹੈ, ਅਧੂਰੇ ਨਹੀਂ। ਜਿਵੇਂ ਆਪ ਇੱਕ ਨਕਲੀ ਜੀ ਹੈ ਨਾ, ਜਿਵੇਂ ਡੰਬੀ ਪਖੰਡੀ ਜੀ ਆਪੇ ਬਣੇ ਬੈਠੇ ਆ, ਨਾ ਕੋਈ ਪਰਖ ਪੁਰਖ, ਨਾ ਕੋਈ ਲੈਣਾ ਦੇਣਾ, ਜਿਉਂ ਬਾਬੇ ਬਕਾਲੇ ਵਿੱਚ ਵੀ ਬਣ ਗਏ, ਬਹਿ ਕੇ ਬਾਈ ਤੇਈ ਬਣ ਕੇ ਬਹਿ ਗਏ ਸੀ, ਚਲੋ ਉੱਥੇ ਤਾਂ ਬਾਈ ਤੇਈ ਸੀ, ਹੁਣ ਤਾਂ ਹੱਦ ਹੀ ਕੋਈ ਨਹੀਂ ਹੈ, ਆਪੇ ਚ ਹੀ ਆ ਗੁਰੂ ਗੋਬਿੰਦ ਸਿੰਘ ਬਣ ਰਹੇ ਆ, ਕਦੇ ਅਸੀਂ ਪਿਆਰੇ ਅੰਮ੍ਰਿਤ, ਅਤੇ ਹੁਣ ਲੁਕੇ ਫਿਰਦੇ ਇੱਧਰ ਬਿਨਾਂ ਨੰਬਰਾਂ ਤੋਂ ਗੱਡੀਆਂ ਜਿਹੀਆਂ ਕੱਢਦੇ ਆ, ਕਿਤੇ ਲੁਕ ਲੁਕ ਅਦਾਲਤਾਂ ਚਾਹੁੰਦੇ ਆ ਵੀ ਹੁਣ ਉਹ ਬਣੋ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਤਾਂ ਤਾੜੀਆਂ ਮਾਰਦੇ ਜਾਂਦੇ ਸੀ ਬਾਹਰ, ਨਿਕਲੋ ਕਿਆ ਹੁਣ ਤੁਸੀਂ, ਕਿਉਂ ਬਾਣੀ ਲੈਣਾ ਹੈ ਪੂਰਾ ਕਰਜ਼ ਰੀਸ ਜ਼ਰੂਰ ਕਰ ਲੈਂਦੇ ਆ, ਪਰ ਜਦੋਂ ਉਹ ਪੈਂਦੀ ਹੈ ਫਿਰ ਲੁਕਦੇ ਨੇ। ਵਰਸ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਪੂਰਨ ਸਤਿਗੁਰੂ ਹਨ, ਕ੍ਰਿਸ਼ਨ ਵਰਤਮਾ ਬਨ ਆਗ ਕ੍ਰਿਸ਼ਨ। ਆਹ ਜਿਹੜਾ ਪਾਪਾਂ ਰੂਪੀ ਕਾਲਾ ਬਨ ਹੈ, ਕਾਪ ਰੂਪੀ ਜਿਹੜਾ ਕ੍ਰਿਸ਼ਨ ਉਹ ਕਾਲਾ ਹੁੰਦਾ, ਕਾਲੇ ਜਿਹੜੇ ਪਾਪ ਹੈ ਨਾ ਜੰਗਲ ਵਰਗੇ, ਜਾਣੀ ਬਹੁਤੇ ਪਾਪ ਹੈ ਕਾਲੇ, ਭਿਆਨਕ ਪਾਪ ਹੈ, ਉਹਨਾਂ ਨੂੰ ਖਤਮ ਕਰਨ ਲਈ ਸਾੜ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕ੍ਰਿਸ਼ਨ ਵਰਤਮਾ ਕਹਿੰਦੇ, ਬਲਦੀ ਅੱਗ ਹੈ ਪ੍ਰਜਵਲਤ ਅਗਨੀ ਵਾਂਗ ਹੈ, ਕ੍ਰਿਸ਼ਨ ਵਰਤਮਾ ਕੋ ਲੱਟ ਲੱਟ ਕਰਦੀ ਬਲਦੀ ਅੱਗ ਕੋ ਪ੍ਰਜਵਲਤ ਅਗਲੀ ਕੋ। ਇੱਕ ਤਾਂ ਹੁੰਦੀ ਨਾ ਧੁੱਖ ਦੀ ਅੱਗ, ਇੱਕ ਹੁੰਦੀ ਪ੍ਰਜਵਲਤ ਅੱਗ ਬਲਦੀ ਅੱਗ ਲੱਟ ਲਾਟਾਂ ਕੱਢ ਰਹੀ ਅੱਗ, ਉਹਨੂੰ ਕ੍ਰਿਸ਼ਨ ਵਰਤਮਾ ਕਹਿੰਦੇ ਹੈ। ਹਾਂ ਬਲਦੀ ਹੋਈ ਅੱਗ ਲਾਟਾਂ ਕੱਢਦੀ ਹੋਈ ਅੱਗ ਵਰਗੇ ਹੈ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ, ਕਾਲੇ ਪਾਪਾਂ ਰੂਪੀ ਜੰਗਲ ਨੂੰ ਸਾੜਨ ਵਾਸਤੇ। ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ, ਇਸੇ ਤਰ੍ਹਾਂ ਕ੍ਰਿਸ਼ਨ ਸਰੂਪ ਆਪ, ਕ੍ਰਿਸ਼ਨ ਸਰੂਪ ਹੈ ਪਰਮੇਸ਼ਰ ਰੂਪ ਹੈ, ਤੇ ਦਾਸ ਜਿਸ ਕ੍ਰਿਸ਼ਨਾ ਅਰਥ ਵਾਸਤੇ, ਜਿਨ੍ਹਾਂ ਦਾ ਦਾਸ ਵੀ ਕਹਿੰਦੇ ਫਿਰ ਕ੍ਰਿਸ਼ਨ ਹੀ ਹੈ, ਕਮਜ਼ੋਰ ਨਹੀਂ ਹੈ, ਜਿਸ ਦਾਸ ਤੇ ਵੀ ਕਹਿੰਦੇ ਫੁੱਲ ਛੱਟੀ ਰੱਖ ਦਿੰਦੇ ਫਿਰ ਉਹ ਕਮਜ਼ੋਰ ਨਹੀਂ ਰਹਿੰਦਾ, ਮਹਾਨ ਬਲੀ ਬਣ ਜਾਂਦਾ। ਉਹ ਇਸ਼ਾਰਾ ਪਿਛੋਖਰੇ ਸਾਹਿਬ ਜਿਵੇਂ ਕੌਤਕ ਆਪ ਜੀ ਨੇ ਕੀਤਾ ਸੀ ਨਾ, ਸੱਜੂ ਝੋਰ ਦੇ ਸਿਰ 'ਤੇ ਛੱਟੀ ਜੀ ਰੱਖ ਕੇ ਕਪਾਟ ਖੋਲ੍ਹਦੇ ਸੀ, ਬਲੀ ਬਣਾਤਾ ਸੀ, ਅਤੇ ਲਾਲ ਪੰਡਿਤ ਨੂੰ ਹੰਕਾਰ ਸੀ, ਤਰਕ ਜੀ ਕਰਕੇ ਕਹਿੰਦਾ ਸੀ ਵੀ ਨਾ ਤਾਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਰਖਲਾ ਲਿਆ ਹੈ, ਪੰਜ ਭਾਵਾਂ ਗੀਤਾ ਦਾ ਸਲੋਕ ਇੱਕ ਬਣਾ ਪੜ੍ਹਨਾ ਆਉਂਦਾ ਹੋਵੇ, ਅਰਥ ਤਾਂ ਕਿਧਰੇ ਕਰਨੇ ਰਹਿ ਗਏ। ਪਰ ਗੁਰੂ ਕੇ ਸਿੱਖ ਕਹਿੰਦੇ ਵੀ ਇਹ ਤਾਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੀ ਹੈ, ਇਹ ਨਿਰੇ ਕ੍ਰਿਸ਼ਨ ਨਹੀਂ ਹੈ, ਇਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੈ। ਕਹਿੰਦੇ ਮੈਂ ਕਿਉਂ ਮੰਨਾਂ, ਲਗੀਤਾ ਦੇ ਅਰਥ ਕਰਕੇ ਸੁਣਾ ਦੇਣ ਫਿਰ ਮੈਂ ਮੰਨ ਲਵਾਂਗਾ ਵੀ ਹਾਂ ਵੀ ਇਹ ਸਤਿਗੁਰੂ ਹਰਕ੍ਰਿਸ਼ਨ ਜੀ ਹੈ। ਸਿੱਖਾਂ ਨੇ ਸਤਿਗੁਰੂ ਕੋਲ ਗੱਲ ਕੀਤੀ ਕਿ ਮਹਾਰਾਜ ਇੱਕ ਲਾਲ ਨਾਵੇਂ ਪੰਡਿਤ ਆਇਆ, ਅਸੀਂ ਆਪ ਜੀ ਦਾ ਨਾਂ ਲੈ ਦਿੱਤਾ, ਗੁਰੂ ਨਾਨਕ ਦੀ ਗੱਦੀ ਉੱਪਰ ਬੈਠਣ ਕਰਕੇ ਸਤਿਕਾਰ ਦਾ ਉਹ ਤਰਕ ਕਰਦਾ, ਪਤਾ ਕਹਿੰਦਾ ਵੀ ਕ੍ਰਿਸ਼ਨ ਦੀ ਗੀਤਾ ਦੇ ਭੂਮਾਰਤੀ ਨਾ ਕਰਨੇ ਪੜ੍ਹਨਾ ਨਹੀਂ ਆਉਂਦਾ ਹੋਵੇ, ਨਾ ਵੱਡਾ ਸਾਰਾ ਲਿਖਾ ਲਿਆ। ਮਹਾਰਾਜ ਹੱਸ ਕੇ ਕਹਿੰਦੇ ਵੀ ਵਿਦਿਆ ਦਾ ਮਾਣ ਹੋ ਗਿਆ, ਹੰਕਾਰ ਹੋ ਗਿਆ ਹੈ, ਇਹ ਜਿਹਨੂੰ ਹੋ ਜਾਏ ਫਿਰ ਉਹ ਤਰਕਵਾਦੀ ਹੁਜਤ ਹੋ ਜਾਂਦਾ ਹੈ। ਲਿਆਓ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇਸ ਕਰਕੇ ਇੱਥੇ ਜਿਹੜਾ ਹੰਕਾਰੀ ਹੈ ਉਹਦਾ ਇਲਾਜ ਹੈਗਾ। ਲੈ ਆਏ ਹਜ਼ੂਰੀ ਵਿੱਚ, ਕਹਿਣ ਲੱਗਿਆ ਮਹਾਰਾਜ ਮੈਂ ਸਿੱਖਾਂ ਤੋਂ ਪੁੱਛਿਆ ਸੀ, ਇਹਨਾਂ ਨੇ ਆਪ ਜੀ ਦਾ ਨਾਮ ਬੜਾ ਵੱਡਾ ਲਿਆ, ਕਿਹਾ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਕਿ ਆਪ ਜੀ ਜੋ ਦੁਆਪਰ ਯੁੱਗ ਦੇ ਵਿੱਚ ਅਰਜਨ ਦੇ ਪਰਸਾਏ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਹੈ, ਉਹਦਾ ਕੋਈ ਸਲੋਕ ਪੜ੍ਹ ਕੇ ਸੁਣਾ ਜਾਂ ਅਰਥ ਕਰਕੇ ਸੁਣਾ ਸਕਦੇ ਹੋ? ਮਾਰ ਹੱਸ ਕੇ ਕਹਿੰਦੇ ਐ ਵੀ ਪੰਡਤਾ, ਜੇ ਤੈਨੂੰ ਅਸੀਂ ਗੀਤਾ ਪੜ੍ਹ ਕੇ ਸੁਣਾ ਤੀ, ਅਰਥ ਕਰਕੇ ਸੁਣਾ ਤੇ, ਫਿਰ ਵੀ ਤੇਰੇ ਮਨ ਵਿੱਚ ਸ਼ੰਕਾ ਰਹਿ ਜੂ ਵੀ ਇਹ ਗੁਰੂ ਘਰ ਦੇ ਵਿੱਚ ਪੈਦਾ ਹੋਏ ਹੈ, ਕਿਸੇ ਪੰਡਿਤ ਨੂੰ ਲਿਆ ਕੇ ਮਹਾਰਾਜ ਇਹਨਾਂ ਨੇ ਪੜ੍ਹ ਲਈ ਹੋਣੀ ਗੀਤਾ, ਅਰਥ ਸਿੱਖ ਲਏ ਹੋਣੇ ਹੈ, ਇਸ ਕਰਕੇ ਵੀ ਤੂੰ ਆ ਨਗਰ ਵਿੱਚ ਇੱਥੇ ਚੱਲਿਆ ਜਾ, ਜਿਹੜਾ ਤੈਨੂੰ ਦੀਦਾ ਹੈ ਨਾ ਵੀ ਇਹ ਗੀਤਾ ਨਹੀਂ ਪੜ੍ਹ ਸਕਦਾ, ਗੀਤਾ ਦੇ ਅਰਥ ਨਹੀਂ ਕਰ ਸਕਦਾ, ਉਹ ਤੋਂ ਅਸੀਂ ਕਰਾ ਦਿਆਂਗੇ। ਮਾਨ ਸੀ ਇਹ ਗਿਆ, ਫਿਰ ਛੱਜੂ ਝਿਉਰ ਨੂੰ ਉਹ ਲਿਆਇਆ, ਨਾਲੇ ਗੂੰਗਾ ਬੋਲਾ ਪੜਿਆ ਤਾਂ ਕੀ ਆ, ਪੜ੍ਹਦੇ ਦੇਖੇ ਵੀ ਨਹੀਂ ਸੀ ਇਹਨੇ, ਬਿਲਕੁਲ ਬੇਅਕਲ ਉੱਲੂ ਦਾ ਪੱਠਾ, ਉਹ ਲਿਆ ਕੇ ਮਹਾਰਾਜ ਦੇ ਸਾਹਮਣੇ ਖੜਾ ਕਰਤਾ, ਕਹਿੰਦਾ ਲੈ ਤੋ ਕਰਾ ਦਿਓ ਫਿਰ ਮੰਨਾਂਗਾ ਵੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੈ ਤੁਸੀਂ। ਮਹਾਰਾਜ ਕਹਿੰਦੇ ਵੀ ਲਓ ਵੀ ਸਿੱਖੋ, ਇਹਨੂੰ ਨੁਹਾ ਧੁਆ ਕੇ ਸੋਹਣੇ ਕੱਪੜੇ ਪੰਡਤਾਂ ਵਾਲੇ ਲਿਆ ਪਾ ਕੇ, ਗਲ ਵਿੱਚ ਮਾੜਾ ਪਾ ਕੇ, ਮੱਥੇ 'ਤੇ ਤਿਲਕ ਲਾ ਕੇ ਬਾਹਮਣ ਪੰਡਿਤ ਬਣਾ ਕੇ ਲਿਆਓ, ਫਿਰ ਵੀ ਇਹ ਤੋਂ ਕਰਾਉਂਦੇ ਹਾਂ ਤਸੱਲੀ। ਉਵੇਂ ਸਿੱਖ ਗਏ, ਇਸ਼ਨਾਨ ਕਰਾਇਆ ਚੰਗੀ ਤਰ੍ਹਾਂ, ਮੇਰੇ ਮੂੰਹ ਨੂੰ ਚੰਗੇ ਵਧੀਆ ਕੱਪੜੇ ਪੁਆਏ, ਮੱਥੇ 'ਤੇ ਤਿਲਕ ਲਾ ਤਾ, ਗਲ ਵਿੱਚ ਮਾੜਾ, ਮੋਢੇ 'ਤੇ ਲਾਲ ਰੰਗ ਦਾ ਭਰਨਾ ਜਿਹਾ ਜਿਹੜੇ ਪੰਡਿਤਾਂ 'ਤੇ ਰੱਖਿਆ ਹੁੰਦਾ, ਇਹ ਨਿਸ਼ਾਨੀ ਹੈ ਵੀ ਇਹ ਜ਼ਰੂਰ ਰੱਖਦੇ ਲਾਲ ਜਿਹਾ ਭਰਨਾ ਵੀ ਅਸੀਂ ਪੰਡਿਤ ਹੈ ਜੀ। ਉਵੇਂ ਰੱਖ ਰੁੱਕ ਕੇ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆ ਖੜਾ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਹੱਥ ਵਿੱਚ ਫੂਰ ਛੱਟੀ ਸੀ ਅਤੇ ਉਹਦੇ ਸੀਸ 'ਤੇ ਰੱਖਤੀ, ਉਹਦੇ ਕਪਾਟ ਖੁੱਲ੍ਹ ਗਏ। ਫਿਰ ਕੀ ਆ, ਸ਼ਜੂ ਚੌਰ ਬੋਲਿਆ ਲਾਲ ਪੰਡਿਤ ਨੂੰ ਸੁਬੋਧਨ ਕਰਦਾ ਹੋਇਆ, ਕਹਿੰਦਾ ਕਸ਼ਮਨ ਸ਼ਾਸਤਰ ਪਰਿਵਰਤਤੇ, ਦਸਵੀਂ ਪੰਡਤਾਂ ਕਿਹੜੇ ਸ਼ਾਸਤਰ ਵਿੱਚ ਪਰਿਵਰਤ ਹੋਣਾ ਹੈ? ਸਾਂਖ ਸ਼ਾਸਤਰ ਵਿੱਚ ਗੱਲ ਕਰਨੀ ਹੈ ਕਿ ਨਿਆਂ ਸ਼ਾਸਤਰ ਵਿੱਚ ਕਰਨੀ ਹੈ, ਕਿ ਪਤੰਜਲ ਵਿੱਚ ਕਰਨੀ ਹੈ, ਕਿ ਨਿਆਂ ਵਿਧਾਂਤ ਵਿੱਚ ਕਰਨੀ ਹੈ, ਕਿਹੜੇ ਵਿੱਚ ਕਰਨੀ ਹੈ? ਬੋਲ। ਉਹ ਦੇਖ ਕੇ ਹੈਰਾਨ ਹੋ ਗਿਆ, ਕਹਿੰਦੇ ਹੱਡ ਰੋਗੀ ਆ ਕੀ ਹੋ ਗਿਆ? ਕਹਿੰਦਾ ਵੀ ਤਾਂ ਬੋਲਦੇ ਹੀ ਸੰਸਕ੍ਰਿਤ ਹੈ, ਕਸ਼ਮਨ ਸ਼ਾਸਤਰ ਪਰਿਵਰਤੇ। ਕਹਿੰਦਾ ਇਹ ਤਾਂ ਮੈਨੂੰ ਵੀ ਨਹੀਂ ਸ਼ੁੱਧ ਆਉਂਦਾ ਜਿਵੇਂ ਇਹ ਬੋਲਦਾ ਹੈ, ਕਿ ਦੱਸ ਕਿਹੜੇ ਸ਼ਾਸਤਰ ਵਿੱਚ ਪ੍ਰਵੇਸ਼ ਹੋਣਾ, ਇਹਨੂੰ ਕੀ ਹੋ ਗਿਆ ਹੈ? ਬਸ ਫਿਰ ਸਲੋਕ ਸਲੋਕ ਤੱਕ ਕੀ ਕਰਨਾ, ਹੱਕਾ ਪੱਕਾ ਹੈ। ਫਿਰ ਸ਼ਜੂ ਚਰ ਆਪੇ ਗੀਤਾ ਦਾ ਸਲੋਕ ਪੜ੍ਹਦਾ, ਆਪੇ ਅਰਥ ਕਰਕੇ ਸੁਣਾਈ ਜਾਂਦਾ ਹੈ। ਜਿਸ ਸਲੋਕ ਦੇ ਨੂੰ ਤਸੱਲੀ ਬਖਸ਼ ਅਰਥ ਨਹੀਂ ਨਾ ਆਉਂਦੇ ਸੀ, ਉਹ ਵੀ ਪੜ੍ਹ ਪੜ੍ਹ ਕੇ ਫਿਰ ਤਸੱਲੀ ਬਖਸ਼ ਅਰਥ ਕਰ ਕਰਕੇ ਸੁਣਾਏ। ਉਸੇ ਵੇਲੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਬਖਸ਼ੋ, ਭੁੱਲ ਹੋ ਗਈ, ਤੁਸੀਂ ਤਾਂ ਮਹਾਰਾਜ ਬਿਲਕੁਲ ਸਹੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਹੋ, ਤੁਸੀਂ ਕ੍ਰਿਸ਼ਨ ਨਹੀਂ, ਤੁਸੀਂ ਤਾਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਹੈ। ਅੱਜ ਸੱਜੂ ਹੈ ਜਿਹੜਾ ਮੈਨੂੰ ਹੁੰਦਾ ਸੀ ਬਿਲਕੁਲ ਸੀ, ਅਤੇ ਉਹਦੇ ਫੂਲ ਸ਼੍ਰੀ ਰੱਖ ਕੇ ਉਦੋਂ ਹੀ ਤੁਸੀਂ ਗੀਤਾ ਦੇ ਅਰਥ ਕਰਾਤੇ ਸੀ, ਤਾਂ ਮਹਾਨ ਹੋ। ਇਹ ਤਾਂ ਗੀਤਾ ਦੇ ਅਰਥ ਤਾਂ ਸਾਨੂੰ ਪੰਡਤਾਂ ਨੂੰ ਨਹੀਂ ਆਉਂਦੇ। ਮਹਾਰਾਜ ਮੇਰੇ ਮਨ ਵਿੱਚ ਬੜੀਆਂ ਸ਼ੰਕਾ ਵੀ, ਆਹ ਸਲੋਕ ਦੇ ਸੱਲੀ ਵਰਸ਼ ਅਰਥ ਕੀ ਹੈ? ਅਤੇ ਇਹ ਮਹਾਰਾਜ ਚੱਕੀ ਤੁਰਿਆ ਜਾਂਦਾ ਹੈ, ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਿਮਾ ਕਰ ਰਹੇ, ਕਹਿੰਦੇ ਕ੍ਰਿਸ਼ਨ ਸਰੂਪ ਦਾਸ ਜਿਸ ਕ੍ਰਿਸ਼ਨ, ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਾਂ ਪਰਮੇਸ਼ਰ ਰੂਪ ਹੈ, ਜਿਹਨਾਂ ਦੇ ਦਾਸ ਵੀ ਕਹਿੰਦੇ, ਫਿਰ ਜਿਹਨਾਂ 'ਤੇ ਮਿਹਰ ਭਰਿਆ ਸਿਰ 'ਤੇ ਹਰ ਫੂਰ ਛੱਟੀ ਜਾਣ, ਫਿਰ ਦਾਸ ਕਹਿੰਦੇ ਕ੍ਰਿਸ਼ ਨਹੀਂ ਰਹਿੰਦੇ, ਕਮਜ਼ੋਰ ਨਹੀਂ ਰਹਿੰਦੇ, ਉਹ ਵੀ ਵਿਦਵਾਨ ਬਣ ਕੇ ਕਸ਼ਮਨ ਸ਼ਾਸਤਰ ਪ੍ਰਵਿਰਤੇ ਬੋਲਣ ਲੱਗ ਪੈਂਦੇ ਹਨ। ਕ੍ਰਿਸ਼ਨ ਭਗਤ ਕੋ ਮੇਗਦ ਜਿਸਨ, ਫਿਰ ਜਿਹੜੀ ਭਗਤੀ ਰੂਪੀ ਖੇਤੀ ਹੈ ਇਹਨੂੰ ਹਰਾ ਭਰਾ ਰੱਖਣ ਵਾਲੇ, ਇਹ ਭਗਤੀ ਰੂਪੀ ਖੇਤੀ ਨੂੰ ਵਧਾਉਣ ਫੁਲਾਉਣ ਵਾਸਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਿਹੜਾ ਦਰਸ਼ਨ ਦਾਰ ਹੈ, ਉਹ ਕਹਿੰਦੇ ਜਿਵੇਂ ਬੱਦਲ ਵਰਸਦਾ ਹੁੰਦਾ ਇਉਂ ਹੈ, ਜਾਂ ਇੰਦਰ ਦੇ ਸਮਾਨ ਹੈ, ਇੰਦਰ ਦੇ ਤਲ ਹੈ ਜਾਂ ਬੱਦਲ ਦੇ ਸਮਾਨ ਹਨ। ਸਵਈਆ ਹਾਦਰ ਹੋਤ ਜਹਾਂ ਸਿਮਰੇ, ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਿਹਾ ਕਵੀ, ਵੀ ਜਿੱਥੇ ਵੀ ਕੋਈ ਸਿਮਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਉੱਥੇ ਹਾਜ਼ਰ ਹੋ ਜਾਂਦੇ, ਉੱਥੇ ਪ੍ਰਗਟ ਪ੍ਰਤੱਖ ਹੋ ਜਾਂਦੇ। ਇਹ ਦਿੱਲੀ ਵਿੱਚ ਜਿਸ ਵੇਲੇ ਆਪ ਜੀ ਉਹ ਕੋਤਵਾਲੀ ਵਿੱਚ ਬੈਠੇ ਸੀ, ਗੁਰੂ ਕੇ ਸਿੱਖ ਸਿਮਰਦੇ ਸੀ, ਮਹਾਰਾਜ ਸਾਡੇ ਘਰ ਵਿੱਚ ਆ ਕੇ ਪ੍ਰਸ਼ਾਦ ਛਕੋ, ਲੰਗਰ ਛਕੋ, ਅਤੇ ਗੁਰੂ ਮਹਾਰਾਜ ਉੱਥੇ ਹੀ ਜਾ ਹਾਜ਼ਰ ਹੁੰਦੇ ਸੀ। ਉਹ ਕਾਜੀ ਮੁੱਲਾ ਦੇਖਦੇ ਕਿ ਔਰੰਗਜ਼ੇਬ ਕੋਲ ਗੱਲ ਕਰਦੇ ਸੀ, ਤੁਸੀਂ ਤਾਂ ਕਹਿੰਦੇ ਜੇਲ੍ਹ ਵਿੱਚ ਡੱਕੇ ਹੋਏ ਆ, ਗੁਰੂ ਤੇਗ ਬਹਾਦਰ ਸਾਹਿਬ ਤਾਂ ਸਿੱਖਾਂ ਘਰ ਵਿੱਚ ਲਿਆਉਂਦੇ ਛਕਦੇ ਫਿਰਦੇ ਆ, ਪ੍ਰਸ਼ਾਦੇ ਛਕਦੇ, ਆਉਂ ਤਾਂ ਨਹੀਂ ਉਹਨਾਂ ਨੇ ਮੁਸਲਮਾਨ ਮਤ ਨੂੰ ਧਾਰਨ ਕਰਨਾ, ਸ਼ਰ੍ਹਾਂ ਵਿੱਚ ਆਉਣਾ ਹੈ, ਸਖਤੀ ਕਰੋ। ਉਹ ਪਿੰਜਰੇ ਵਿੱਚ ਲੋਹੇ 'ਤੇ ਪਾ ਦਿੱਤਾ ਫੇਰ ਵੀ ਮਹਾਰਾਜ ਉਸੇ ਤਰ੍ਹਾਂ ਜਿੱਥੇ ਚੇਤੇ ਕਰਦਾ ਉੱਥੇ ਜਾ ਵੜਦੇ। ਇੱਕ ਸਿੱਖ ਦੇ ਘਰ ਦੇ ਵਿੱਚ ਪ੍ਰਵੇਸ਼ ਹੋ ਰਹੇ ਸੀ, ਮੁੱਲਾ ਨੇ ਦੇਖ ਕੇ ਝੱਟ ਔਰੰਗਜ਼ੇਬ ਕੋਲ ਗੱਲ ਕੀਤੀ ਵੀ ਮੈਂ ਹੁਣ ਅੱਖਾਂ ਨਾਲ ਦੇਖ ਕੇ ਆਇਆ, ਗੁਰੂ ਤੇਗ ਬਹਾਦਰ ਸਾਹਿਬ ਜੀ ਫਲਾਨੇ ਸਿੱਖ ਦੇ ਘਰ ਵੜ ਰਹੇ ਸੀ, ਅਤੇ ਔਰੰਗਜ਼ੇਬ ਨੇ ਝੱਟ ਸਿਪਾਹੀਆਂ ਨੂੰ ਭੇਜਿਆ, ਕਹਿੰਦੇ ਵੀ ਪਿੰਜਰਾ ਦੇਖੋ ਲੋਹੇ ਦਾ। ਉੱਥੇ ਜਾ ਕੇ ਦੇਖਿਆ, ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੌਕੜਾ ਮਾਰੀ ਬੈਠੇ ਹੈ, ਕਹਿੰਦੇ ਵੀ ਉੱਥੇ ਦੇਖ ਕੇ ਉਹ ਜਿੱਥੇ ਸਿੱਖ ਦਾ ਘਰ ਦੱਸਿਆ ਉੱਧਰ ਨੂੰ ਭੇਜਿਆ, ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਪ੍ਰਸ਼ਾਦਾ ਛਕੀ ਜਾਂਦੇ। ਇਸ ਕਰਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸੀਂ ਐਸੇ ਬਲੀ ਹੈ ਵੀ ਜਿੱਥੇ ਵੀ ਕੋਈ ਸਿਮਰੇ ਉੱਥੇ ਹੀ ਜਾ ਹਾਜ਼ਰ ਹੁੰਦੇ ਹੈ। ਸੁਖ ਸਾਗਰ ਜਾਹਿ ਪਿਖੇ ਸੁਰ ਸਾਦਰ, ਸੁਖਾਂ ਦਾ ਤਾਂ ਸਮੁੰਦਰ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਸਾਰੇ ਹਿੰਦ ਭਾਰਤ ਵਾਸੀ ਮਹਾਰਾਜ ਸੀਸ ਦਾ ਬਲੀਦਾਨ ਕਰਕੇ ਸੁਖੀ ਕਰਤੇ, ਨਹੀਂ ਤਾਂ ਫਾਹੇ ਟੰਗਿਆ ਹੋਇਆ ਸੀ ਔਰੰਗਜ਼ੇਬ ਨੇ। ਫਿਰ ਉੱਥੇ ਨਹੀਂ ਰਹਿ ਸਕਿਆ, ਦਿੱਲੀ ਵਿੱਚ ਭੱਜ ਗਿਆ ਉੱਧਰ ਗੋਲਕੁੰਡੇ ਨੇ ਵੱਲ ਨੂੰ, ਇੱਧਰ ਹੈਦਰਾਬਾਦ ਨੂੰ, ਉੱਧਰ ਹੀ ਮਰਿਆ ਖਪਿਆ। ਉਹ ਸੁਖਾਂ ਦਾ ਸਮੁੰਦਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਹਨਾਂ ਨੂੰ ਵੇਖਿਆ ਕਹਿੰਦੇ ਦਰਸ਼ਨ ਕੀਤਿਆਂ ਫਿਰ ਉਹ ਸਿੱਖ ਦੇ ਦੇਵਤੇ ਵੀ ਸਤਿਕਾਰ ਕਰਨ ਲੱਗ ਪੈਂਦੇ ਹੈ। ਇਹ ਧੰਨ ਹੈ ਗੁਰੂ ਕਾ ਸਿੱਖ ਜਿਸਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰ ਲਏ, ਬੜਭਾਗੀ ਹੈ, ਦੇਵਤੇ ਵੀ ਉਹਦਾ ਸਤਿਕਾਰ ਕਰਦੇ ਹੈ। ਸਾਧ ਰਚੇ ਇੱਕ ਆਤਮ ਗਿਆਨ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਨੀਆਂ ਦੇ ਪਦਾਰਥਾਂ ਦੇ ਸਵਾਦਾਂ ਵਿੱਚ ਨਹੀਂ ਰਚੇ ਹੋਏ ਹੈ, ਸਗੋਂ ਜਿਹੜਾ ਇੱਕ ਆਤਮਾ ਦਾ ਗਿਆਨ ਹੈ, ਉਹ ਜਿਹੜਾ ਆਪਣੇ ਆਪੇ ਦਾ ਗਿਆਨ ਜਿਹਨੂੰ ਬ੍ਰਹਮ ਗਿਆਨ ਕਿਹਾ, ਉਹਦੇ ਸਵਾਦ ਵਿੱਚ ਹੀ ਰਚੇ ਰਹਿੰਦੇ ਹੈ, ਭੋਰੇ ਵਿੱਚ ਬੈਠੇ ਵੱਲ ਲੀਨ ਰਹਿੰਦੇ ਹਨ। ਬੜੀ ਵਿਸ਼ਿਆ ਤਪ ਕੋ ਬੱਟ ਬਾਦਰ, ਜੋ ਬੜੇ ਭਾਰੀ ਵਿਸ਼ਿਆਂ ਦੀ ਧੁੱਪ ਰਹੀ ਪੈ ਰਹੀ ਹੈ, ਉਹਦੇ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਸ਼ਨ ਦਾਰ ਬੱਦਲ ਦੀ ਬਾਰਿਸ਼ ਵਾਂਗ ਹੈ। ਬਾਦਰ ਹੈ ਸਿੱਖ ਹੋਵੇ ਨਰ ਸੋ, ਕਵੀ ਜੀ ਕਹਿੰਦਾ ਉਹ ਹੀ ਜਿਹੜਾ ਸਿੱਖ ਪੁਰਸ਼ ਹੈ, ਉਹ ਕਹਿੰਦੇ ਬਾਦਰ ਹੈ ਕਿ ਇਹ ਖਾਲੀ ਰਹਿ ਜਾਂਦਾ ਸੱਖਣਾ ਰਹਿੰਦਾ ਹੈ।